ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਦੋਹਰਾ ਦੀਪਕ ਸਤਿਗੁਰ ਸ਼ਬਦ ਕਰ ਸਦਨ ਹਿਰਦੇ ਮਹਿਬਾਰ ਤਮ ਅਗਿਆਨ ਨਿਵਾਰ ਕੈ ਸਾਰ ਅਸਾਰ ਵਿਚਾਰ ਦੀਪਕ ਸਤਿਗੁਰ ਸ਼ਬਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਹੋ ਰਿਹਾ ਸੀ। ਆਪ ਗੁਰਸਿੱਖ ਸੰਗਤਾਂ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦਾ ਪਾਠ ਸੁਣ ਕੇ ਲਾਹਾ ਲੈ ਰਹੇ ਸੀ। ਸੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਕਾਫੀ ਮਹੀਨਿਆਂ ਤੋਂ ਤਸਾਂ ਸਾਲਾਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ, ਇਸ ਨੂੰ ਆਪਾਂ ਗੁਰਬਾਣੀ ਦੇ ਪਾਠ ਤਸਾਂ ਕੀਰਤਨ ਤੋਂ ਬਾਅਦ ਸਰਵਣ ਕਰਦੇ ਹਾਂ। ਉਹ ਸਮਾਪਤੀ ਦੇ ਨੇੜੇ ਆਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੱਚਖੰਡ ਗਾਉਣ ਦਾ ਪ੍ਰਸੰਗ ਚੱਲ ਰਿਹਾ ਸੀ। ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਸੁਣਿਆ ਹੈ ਕਿ ਪਤਨੀ ਸੁਲਖਮੀ ਦੇ ਬੇਨਤੀ ਕਰਨ ਤੋਂ ਤੀਜੀ ਵਾਰ ਸ੍ਰੀ ਚੰਦ ਅਤੇ ਲਕਮੀ ਦਾਸ ਨੂੰ ਸੇਵਕ ਰਾਹੀਂ ਬੁਲਾਇਆ ਗਿਆ। ਇਹ ਸਭ ਕੁਛ ਛੜ ਛੜਾ ਕੇ ਫਿਰ ਬਹੁਤ ਤੇਜ਼ੀ ਨਾਲ ਗੁਰੂ ਮਹਾਰਾਜ ਵੱਲ ਚੱਲ ਕੇ ਆਏ। ਇੱਧਰ ਮਹਾਰਾਜ ਮੌਜ ਦੇ ਮਾਲਕ ਹੈ, ਆਪਣੇ ਮੁੱਖ ਉੱਪਰ ਚਾਦਰਾ ਲੈ ਲਿਆ, ਮੁੱਖ ਢੱਕ ਲਿਆ ਹੈ, ਸਹਿਜਾ ਹੀ ਆਪਣਾ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ ਹੈ, ਸੱਚਖੰਡ ਗਮਨ ਕਰ ਗਏ, ਉੱਧਰ ਸ਼ਿਵਜੀ, ਬ੍ਰਹਮਾ, ਵਿਸ਼ਨੂੰ, ਹੋਰ 33 ਕਰੋੜ ਦੇਵਤੇ, ਸਿੱਧਨਾਥ, ਰਿਸ਼ੀ ਮੁਨੀ, ਇਸੇ ਤਰ੍ਹਾਂ ਜਤੀ, ਸਤੀ ਆਦਿਕ ਸਭ ਸਤਿਕਾਰ ਵਾਸਤੇ ਅੱਗਿਓਂ ਆ ਕੇ ਆਏ, ਚਲ ਕੇ ਆਏ ਹੈ। ਇੱਕ ਵਿਵਾਨ ਹੈ ਜਿਸਨੂੰ ਸੋਹਣੀਆਂ ਮਣੀਆਂ ਦੀ ਚਲਤ ਕੀਤੀ ਹੋਈ ਹੈ ਅਤੇ ਸੂਰਜ ਵਾਂਗੂ ਪ੍ਰਕਾਸ਼ ਕਰ ਰਿਹਾ ਹੈ, ਜਿਹਦੇ ਅੱਗੇ ਅੱਗੇ ਪਾਰਖਦ ਵੀ ਹਨ, ਉਹ ਵਿਵਾਨ ਨੂੰ ਚੁੱਕਣ ਵਾਲੇ ਵੀ ਹਨ, ਅਤੇ ਆਕਾਸ਼ ਵਿੱਚ ਇਸਤਤ ਹੋਇਆ ਹੋਇਆ ਹੈ। ਅਤੇ ਗੁਰੂ ਮਹਾਰਾਜ ਜੀ ਜੋ ਸੱਚਿਤ ਅਨੰਦ ਸਰੂਪ ਹੈ, ਉਹਨਾਂ ਨੇ ਜਿਵੇਂ ਅਕਾਲ ਪੁਰਖ ਜਾਂ ਮਹਾਂਵਿਸ਼ਨੂੰ ਦਾ ਸਰੂਪ ਉਹ ਵਿਦਵਾਨਾਂ ਨੇ ਕਲਪਿਆ ਹੈ, ਉਹਦਾ ਵਰਣਨ ਕੀਤਾ ਵੀ ਉਹ ਸਰੂਪ ਧਾਰਨ ਕਰਕੇ ਆਪ ਜੀ ਇਹ ਵਿਵਾਨ ਵਿੱਚ ਸਜ ਗਏ। ਸਾਰੇ ਦੇਵੀ ਦੇਵਤੇ ਆਪ ਜੀ ਦੀ ਜੈ ਜੈਕਾਰ ਕਰਨ ਲੱਗੇ, ਅਤੇ ਕਲ ਬਿਰਸ਼ ਦੇ ਫੁੱਲਾਂ ਦੇ ਭੁੱਖ ਭਰ ਭਰ ਕੇ ਉੱਪਰ ਦੀ ਬਰਸਾਉਣ ਲੱਗੇ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਛਿੜਕਾ ਕਰਨ ਲੱਗੇ। ਇਸ ਤਰ੍ਹਾਂ ਆਪਣੇ ਮਹਾਰਾਜ ਨੂੰ ਸ਼ਰਧਾ ਭਾਵਨਾ ਨਾਲ ਮੱਥੇ ਟੇਕ ਰਹੇ, ਪੂਜਨ ਕਰ ਰਹੇ ਹੈ, ਜੀ ਆਇਆ ਕਹਿ ਰਹੇ ਹੈ। ਇਸ ਤਰ੍ਹਾਂ ਕਿਹੜੇ ਕਿਹੜੇ ਦੇਵਤੇ ਆਏ ਉਹਨਾਂ ਦਾ ਵੀ ਸਾਰਾ ਨਾਂ ਕਵੀ ਨੇ ਛੰਦਾਬੰਦੀ ਵਿੱਚ ਬਿਆਨ ਕੀਤਾ। ਉਹ ਅੱਜ ਪ੍ਰਸੰਗ ਆ ਰਿਹਾ ਹੈ ਜਿਸ ਤਰ੍ਹਾਂ ਇਹ ਸ੍ਰੀ ਚੰਦ ਅਤੇ ਲਕਸ਼ਮੀ ਦਾਸ ਪਿਤਾ ਗੁਰੂ ਜੀ ਦੇ ਕੋਲ ਆਏ ਅਤੇ ਫਿਰ ਆਪਣੇ ਮਨ ਅੰਦਰ ਅਥਾਹ ਸ਼ਰਧਾ ਲਿਆਂਦੀ ਅਤੇ ਗੁਰੂ ਪਿਤਾ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਗੁਰੂ ਮਹਾਰਾਜ ਫਿਰ ਉੱਠ ਕੇ ਬਹਿ ਗਏ ਸਨ। ਉਹ ਕਈ ਵਾਰੀ ਪੁੱਤਰਾਂ ਦਾ ਪ੍ਰਸੰਗ ਸੁਣ ਕੇ ਕਈਆਂ ਨੂੰ ਸ਼ੱਕ ਸ਼ੁਭਾ ਜੀ ਹੋ ਜਾਂਦੀ, ਤਰਕ ਜੀ ਕਰ ਲੈਂਦੇ ਵੀ ਕੀ ਲਕਸ਼ਮੀ ਚੰਦ ਜਾਂ ਇਹ ਸ੍ਰੀ ਚੰਦ ਸੱਜਣ ਠੱਗ ਤੋਂ ਵੀ ਜ਼ਿਆਦਾ ਅੱਗੇ ਮਾੜੇ ਸੀ ਵੀ ਉਹਨਾਂ ਨੂੰ ਮਹਾਰਾਜ ਨੇ ਤਾਰਤਾ, ਭੂਮੀਆਂ ਚੋਰ ਕੋਡੇ ਰਾਕਸ਼ ਵਰਗੇ ਵੀ ਉਹ ਤਾਂ ਮਹਾਰਾਜ ਅੱਗੇ ਝੁੱਕ ਗਏ। ਇਹ ਜਿਹੜੇ ਬੜੇ ਅਵਤਾਰੀ ਪੁਰਸ਼ ਹੁੰਦੇ ਆ ਉਹਨਾਂ ਦਾ ਇਹ ਇੱਕ ਲੋਕਾਂ ਨੂੰ ਸੇਧ ਦੇਣ ਵਾਸਤੇ ਸਾਰਾ ਕੁਛ ਹੁੰਦਾ ਹੈ। ਐਸਾ ਨਹੀਂ ਵੀ ਉਹਨਾਂ ਦੇ ਪੁੱਤਰ ਆਖੇ ਨਹੀਂ ਲੱਗਦੇ ਹੁੰਦੇ, ਉਹ ਪੜ੍ਹਦਾ ਹੀ ਐਸਾ ਪਾਇਆ ਹੁੰਦਾ। ਜਿਵੇਂ ਪਿਤਾ ਕਾਲੂ ਜੀ ਉੱਪਰ ਮਾਤਾ ਤ੍ਰਿਪਤਾ ਉੱਪਰ ਮੋਹ ਅਤੇ ਅਗਿਆਨ ਦਾ ਪੜਦਾ ਪਾਇਆ ਸੀ, ਜੋ ਮੋਹ ਦੇ ਅਗਿਆਨ ਦੇ ਪੜਦੇ ਵਿੱਚ ਆਹ ਕੁਛ ਨਾ ਕਰਦੇ, ਜੋ ਕੁਛ ਇਤਿਹਾਸ ਰਾਹੀਂ ਸੁਣਿਆ ਅਤੇ ਫਿਰ ਆਹ ਸਾਰਾ ਕੁਛ ਕਿਵੇਂ ਇਤਿਹਾਸ ਬਣਦਾ। ਉਹ ਇਸ ਕਰਕੇ ਜਿਵੇਂ ਸੰਸਾਰੀ ਲੋਕ ਕਰਦੇ ਉਵੇਂ ਉਹ ਕਰੀ ਕਰਾਈ ਗਏ। ਇਸੇ ਤਰ੍ਹਾਂ ਵੀ ਕਈ ਵਾਰੀ ਘਰਾਂ ਵਿੱਚ ਇਹੋ ਜਿਹੇ ਵੀ ਪੁੱਤ ਧੀ ਪੈਦਾ ਹੋ ਜਾਂਦੇ, ਮਨੁੱਖ ਨੂੰ ਸ਼ੰਕਾ ਹੁੰਦੀ ਵੀ ਸਾਡਾ ਇਹ ਕਿਹੋ ਜਿਹਾ ਹੈ, ਅਤੇ ਲੋਕ ਵੀ ਕਹਿੰਦੇ ਵੀ ਇਹਨਾਂ ਦੇ ਪਿਓ ਦਾ ਦਿੱਤਾ ਅਸੀਂ ਆਹ ਕਿਹੋ ਜਿਹਾ ਜੰਮ ਪਿਆ, ਇਹ ਤਾਂ ਸਾਰਾ ਹੀ ਉਲਟ ਪੁਲਟ ਹੈ। ਇਹ ਮਹਾਰਾਜ ਨੇ ਆਪਣੇ ਰਾਹੀਂ ਦਰਸਾਇਆ ਵੀ ਜੇ ਘਰ ਦੇ ਵਿੱਚ ਕੋਈ ਹੋ ਜਾ ਵੀ ਹੋ ਜਾ ਵੀ ਤੁਹਾਡੇ ਨਾ ਆਕੇ ਲੱਗੇ, ਤੁਹਾਡੇ 'ਤੇ ਨਾ ਸ਼ਰਧਾ ਰੱਖੇ, ਤੁਸੀਂ ਘਬਰਾਉਣਾ ਨਹੀਂ ਹੈ, ਵੀ ਇਹ ਕਰਮ ਆਪੋ ਆਪਣੇ ਹੈ ਹਰ ਇੱਕ ਦੇ। ਹੁਣ ਉਹ ਦਾਤੂ ਅਤੇ ਦਾਸੂ ਵੀ ਗੁਰੂ ਅੰਗਦ ਸਾਹਿਬ ਦੇ ਪੁੱਤਰ ਉਹ ਕਿਹੜਾ ਆਖੇ ਲੱਗਦੇ ਸੀ, ਉਹ ਉਹਨਾਂ ਰਾਹੀਂ ਸਮਝਾਇਆ ਬੁਝਾਇਆ ਵੀ ਜੇ ਸਾਡੇ ਤੁਹਾਡੇ ਇਹੋ ਜਿਹੇ ਹੋ ਗਏ ਨਾ, ਤੁਸੀਂ ਆਪਣੇ ਸੱਚ 'ਤੇ ਚੱਲਿਓ, ਤੁਸੀਂ ਸਹੀ ਅਸੂਲਾਂ 'ਤੇ ਚੱਲਿਓ, ਉਹ ਜਿੱਧਰ ਮਰਜ਼ੀ ਜਾਣਾ। ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਚਾਹ ਸੁੱਚਾ ਹੈ ਪੁੱਤਰਾਂ ਦਾ ਉਹੀ ਜਾਈਏ ਵੀ ਦਿਲ ਖੋਟਾ ਅੱਕੀ ਫਿਰਨ ਵਨ ਭਰ ਉਚੈਨ ਛੁੱਟੀਏ ਉਸੇ ਰੋਪ ਰਹੀ ਹੈ ਵੀ ਦਿਲ ਦੇ ਖੋਟੇ ਅੱਕੀ ਹੋਏ ਫਿਰਦੇ ਹੈ ਜੇ ਦਸੂ ਤੇ ਦਸੂ ਮੁਨਕਰ ਹੋਏ ਹੈ ਤੇ ਉਹੋ ਜਿਹਾ ਪ੍ਰਸੰਗ ਬਣ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਵੀ ਕਿਹੋ ਜਿਹਾ ਸਲੂਕ ਕੀਤਾ ਦਾਤੂ ਨੇ ਜਾ ਕੇ ਮਹਾਰਾਜ ਤੀਜੇ ਪਾਤਸ਼ਾਹ ਦੀ ਲੱਤ ਮਾਰਤੀ ਸੀ ਗੱਦੀ ਤੇ ਬੈਠਿਆਂ ਜਾ ਕੇ ਕੋਈ ਬਹੁਤ ਕੁਛ ਕਿਹਾ ਸੁਣਿਆ ਸੀ ਜੋ ਐਸਾ ਕੁਛ ਨਾ ਕਰਦਾ ਕਰਦਾ ਫਿਰ ਇਤਿਹਾਸ ਕਿਵੇਂ ਬਣਦਾ ਇਸ ਕਰਕੇ ਉਹ ਸਾਰਾ ਜਿਹੜੇ ਕੋਈ ਵੱਡੇ ਪੁਰਖ ਹੈ ਉਹਨਾਂ ਦੀ ਇਹ ਚੇਸ਼ਟਾ ਲੀਲਾ ਹੁੰਦੀ ਹੈ ਲੋਕਾਂ ਨੂੰ ਸਿੱਧੇ ਰਸਤੇ ਸਿੱਖਿਆ ਦੇਣ ਵਾਸਤੇ ਉਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਪੁੱਤਰਾਂ ਰਾਹੀਂ ਇਹ ਸੇਧ ਦਿੱਤੀ ਵੀ ਜਦੋਂ ਕੋਈ ਸਾਡੇ 'ਤੇ ਸ਼ਰਧਾ ਲਿਆਊ ਭਾਵੇਂ ਪੁੱਤ ਹੈ ਭਾਵੇਂ ਹੋਰ ਕੋਈ ਗੁਰੂ ਕਾ ਸਿੱਖ ਆ ਉਸ ਵੇਲੇ ਅਸੀਂ ਹਾਜ਼ਰ ਨਾਜ਼ਰ ਹਾਂ ਜੇ ਕੋਈ ਨਹੀਂ ਸ਼ਰਧਾ ਲਿਆਉਂਦਾ ਭਾਵੇਂ ਪੁੱਤ ਵੀ ਹੈ ਫਿਰ ਵੀ ਉਹ ਖਾਲੀ ਹੈ ਜੇ ਸਿੱਖ ਨਹੀਂ ਲਿਆਉਂਦਾ ਫਿਰ ਉਹ ਸਿੱਖ ਵੀ ਖਾਲੀ ਹੈ ਜਿਨ੍ਹਾਂ ਨੇ ਲਿਆਂਦਾ ਉਹਨਾਂ ਦੀਆਂ ਝੋਲੀਆਂ ਭਰੀਆਂ ਜਿਹੜੇ ਨਹੀਂ ਸ਼ਰਧਾ ਲੈਂਦੇ ਉਹ ਰਹਿ ਗਏ ਉਸੇ ਤਰ੍ਹਾਂ ਸੋ ਇਸ ਕਰਕੇ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਉਹ ਸਾਰਾ ਕੁਝ ਸਾਨੂੰ ਸਮਝਾਉਣ ਵਾਸਤੇ ਆਉਣ ਵਾਲੇ ਜਿਹੜੇ ਸਿੱਖ ਆ ਉਹਨਾਂ ਨੂੰ ਸੇਧ ਦੇਣ ਵਾਸਤੇ ਘਰਾਂ ਦੇ ਵਿੱਚ ਜਿਹੜੇ ਗ੍ਰਿਸ਼ਤੀ ਲੋਕ ਹੈ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਸਾਰਾ ਕੁਛ ਗੁਰੂ ਮਹਾਰਾਜ ਦਾ ਚੋਜ ਹੈ ਇਸ ਤਰ੍ਹਾਂ ਵੀ ਉਹ ਜਾਣ ਲੈਣਾ ਇਹ ਬਹੁਤ ਮਾੜੇ ਸੀ ਗੁਰੂ ਕਾ ਖੂਨ ਸੀ ਅੰਸ਼ ਬੰਸ਼ ਸੀ ਇਸ ਕਰਕੇ ਉਹ ਸਹਿਤ ਸਤਿਕਾਰਯੋਗ ਵੀ ਪਰ ਉਹਨਾਂ ਦੀ ਜਿਹੜੀ ਕਿਰਿਆ ਗਿਆਨ ਦੇ ਪਰਦੇ ਵਿੱਚ ਕੋਈ ਵੀ ਕਰਾ ਸਕਦਾ ਹੈ ਸਾ ਪ੍ਰਿਥੀ ਚੰਦ ਹੁਣ ਉਹ ਕਾਹੇ ਪੂਤ ਹਰਤ ਹੋ ਸੰਗ ਬਾਪ ਵੀ ਹੇ ਪੁੱਤਰ ਤੂੰ ਬਾਪੂ ਨੂੰ ਕਿਉਂ ਝਗੜਾ ਕਰਦਾ ਹੈ ਜਿਨਕੇ ਜਣੇ ਵਡੀਰੇ ਤੋਂ ਹੋ 300 ਝਗੜਤ ਭਾਵ ਜਿਨ੍ਹਾਂ ਦੇ ਤੁਸੀਂ ਪਾਲ ਪੋਲ ਕੇ ਵੱਡੇ ਕੀਤੇ ਵਡਿਆਏ ਹੋ ਪਿਓਸ ਪਿਓ ਨਾਲ ਝਗੜਾ ਰਗੜਾ ਚੰਦ ਕਰਦਿਆਂ ਹੋਇਆ ਮਾਇਆ ਪਿੱਛੇ ਬਹੁਤ ਵੱਡਾ ਪਾਪ ਲੱਗਦਾ ਦੋਸ਼ ਚੜ੍ਹਦਾ ਹੁੰਦਾ ਹੈ ਫਿਰ ਉਹ ਬੀਬੀ ਮਾਂ ਭਾਨੀ ਨੂੰ ਕਹਿੰਦਾ ਸੀ ਮੇਰੇ ਕੋਲ ਮਾਇਆ ਹੈਗੀ ਮੈਂ ਐਂ ਕਰ ਦੂੰਗਾ ਅਤੇ ਮਾਂ ਭਾਨੀ ਕਹਿੰਦੀ ਜਿਨ ਜਿਸ ਧਨ ਕਾ ਤੂੰ ਸਨ ਗਰਵ ਕਰਦਾ ਹੋ ਸੋ ਧਨ ਕਹਿਣਾ ਪੁੱਤਰ ਪਿੱਤੀ ਚੰਦ ਸਿਆਣਾ ਬਣ ਜੇ ਧਨ ਦਾ ਤੂੰ ਹੰਕਾਰ ਕਰਦਾ ਇੱਕ ਜੀਆਂ ਥਾਪੜੀਆਂ ਕਰਨਾ ਬਾਬੇ ਬੁੱਢੇ ਦੀ ਕੀਤੀ ਉਲਟਾ ਦੂੰ ਮੈਂ ਸਿੱਖਾਂ ਨੇ ਐਂ ਕਰਤਾ ਉਹਨਾਂ ਦੀ ਸਾਰਿਆਂ ਦੀ ਉਲਟਾ ਕੇ ਰੱਖ ਦੂੰ ਮੇਰਾ ਸੁਲਹੀ ਨੇ ਨਾਲ ਮਿੱਤਰਤਾ ਹੈ ਸਲਬੀ ਮੇਰਾ ਦੁੱਤਰ ਹੈ ਮੇਰੇ ਕੋਲ ਇੰਨੀ ਮਾਇਆ ਇਸ ਮਾਇਆ ਨਾਲ ਮੈਂ ਜੋ ਮਰਜ਼ੀ ਕਰ ਦੂੰਗਾ ਫਿਰ ਉਹਨਾਂ ਦੀ ਕੀ ਰਹੂਗੀ ਅਤੇ ਮਾਂ ਸਮਝਾਉਂਦੀ ਹੈ ਜਿਸ ਧਨ ਕਾ ਤੂੰ ਗਰਵ ਕਰਦਾ ਪੁੱਤਰ ਜਿਸ ਮਾਇਆ ਦਾ ਤੂੰ ਹੰਕਾਰ ਕਰਦਾ ਉਹ ਧਨ ਕਿਸੇ ਦਾ ਅੱਜ ਤੱਕ ਆਪਣਾ ਨਹੀਂ ਬਣਿਆ ਹੈ ਇੱਥੇ ਬਥੇਰੇ ਛੱਡ ਛੱਡ ਕੇ ਗਏ ਹੈ ਅਤੇ ਮਾਇਆ ਵੀ ਜਿਉਂਦਿਆਂ ਜਿਉਂਦਿਆਂ ਕਿਸੇ ਨੂੰ ਛੱਡ ਜਾਂਦੀ ਹੈ ਨੰਗ ਮਲੰਗ ਹੋ ਜਾਂਦੇ ਇਹ ਤਾਂ ਨਜ਼ਰ ਉਪੱਠੀ ਕਿਹੜੇ ਸੁਲਤਾਨਾ ਕਾਹੋ ਕਰਾਏ ਦਾ ਜੇ ਕਿਤੇ ਵਾਹਿਗੁਰੂ ਪੁੱਠੀ ਨਿਗਾਹ ਕਰਦੇ ਨਾ ਤਾਂ ਬੜੇ ਬੜੇ ਚੱਕਰਵਰਤੀ ਪਾਤਸ਼ਾਹ ਨੂੰ ਕਹਿੰਦੇ ਉਹ ਘੋਆ ਖਾ ਲੈਂਦਾ ਹੈ ਇਹੋ ਜਿਹਾ ਉਹ ਲਫ਼ਜ਼ ਸੁਣ ਕੇ ਸ਼ਾਹਜਹਾਂ ਨੇ ਸ਼ੱਕ ਕੀਤੀ ਕਹਿੰਦਾ ਵੀ ਆਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਮੇਰਾ ਨਹੀਂ ਮਨ ਮੰਨਦਾ ਵੀ ਐਡਾ ਵੱਡਾ ਪਾਤਸ਼ਾਹ ਹੋਵੇ ਅਤੇ ਫਿਰ ਉਹ ਘਾਹ ਖਾਵੇ ਜਿਹੜੇ ਕੋਲ ਬੈਠੇ ਸੀ ਕਹਿੰਦੇ ਵੀ ਇਹ ਗੁਰੂ ਮਹਾਰਾਜ ਦੇ ਜਿਹੜੇ ਬਚਨ ਹੈ ਇਹ ਤਾਂ ਯਥਾਰਥ ਹੈ ਵੀ ਪਰਮੇਸ਼ੁਰ ਬਹੁਤ ਬਲੀ ਹੈ ਅਤੇ ਉਹਦੀ ਮਿਹਰ ਦੀ ਨਿਗਾਹੀ ਠੀਕ ਹੈ ਜੇ ਕਿਤੇ ਪੁੱਠੀ ਨਿਗਾਹ ਕਰਦੇ ਥੋੜ੍ਹਾ ਜਿਹਾ ਆਪਣਾ ਇੱਧਰ ਇੱਧਰ ਉੱਧਰ ਕਰ ਲਏ ਫਿਰ ਭਾਣਾ ਵਰਤ ਜਾਂਦਾ। ਪਰ ਕਹਿੰਦਾ ਮੈਂ ਨਹੀਂ ਮੰਨਦਾ, ਇਹੋ ਜਿਹੀ ਨਿਗਰੀ ਹਾਲਤ ਵਿੱਚ ਕਿਵੇਂ ਚਲੇ ਜਾਓ ਦੁਨੀਆਂ ਦਾ ਪਾਤਸ਼ਾਹ ਜੀ, ਉਹ ਘਾਹ ਖਾਵੇ ਜਦੋਂ ਆਪਣੇ 'ਤੇ ਵਰਤੀ ਨਾ, ਜੇ ਉਹ ਘਾਹ ਖਾਣਾ ਪੈ ਗਿਆ। ਔਰੰਗਜ਼ੇਬ ਨੇ ਕਿਹਾ ਸੀ ਵੀ ਜਿੱਥੇ ਵੀ ਬਾਪੂ ਹੋਣੀ ਹੈ ਨਾ, ਉੱਥੋਂ ਫੜ ਕੇ ਨੂਰ ਕੇ ਬਾਹਾਂ ਬੰਨ੍ਹ ਕੇ ਨਾ ਹਾਥੀ 'ਤੇ ਚੜਾ ਕੇ ਲਿਆਓ, ਕਿਤੇ ਨਹੀਂ ਉਤਾਰਨਾ ਇਹਨੂੰ, ਸਿੱਧਾ ਇੱਥੇ ਲਿਆਉਣਾ ਹੈ ਅਤੇ ਖਾਣ ਪੀਣ ਵੀ ਇਹਨੂੰ ਕੁਛ ਨਹੀਂ ਦੇਣਾ ਹੈ। ਰਸਤੇ ਵਿੱਚ ਜਦੋਂ ਹਾਥੀ 'ਤੇ ਚੜ੍ਹਾਈ ਕਿ ਲਈ, ਉਹਨੇ ਨੂੰ ਬੜੀ ਭੁੱਖ ਨੇ ਤੰਗ ਕੀਤਾ, ਖੋ ਪਵੇ ਅਤੇ ਮੌਤਾਂ ਨੂੰ ਕਹੋ ਵੀ ਮੈਨੂੰ ਸੇਠਾਂ ਉਤਾਰੋ। ਕਹਿੰਦੇ ਵੀ ਤੇਰੇ ਪੁੱਤ ਦਾ ਹੁਕਮ ਹੈ ਵੀ ਇਹਨੂੰ ਹਾਥੀ ਤੋਂ ਹੇਠਾਂ ਨਹੀਂ ਲਿਆਉਣਾ ਹੈ। ਅਖੀਰੇ ਫਿਰ ਉਹ ਲੈਟਰੀਨ ਦੀ ਕਿਰਿਆ ਦਾ ਬਹਾਨਾ ਜਿਹਾ ਨਹੀਂ ਲਾਇਆ, ਮੈਂ ਪਿਸ਼ਾਬ ਕਰਨਾ ਦੂਜੀ ਕਿਰਿਆ ਕਰਨੀ, ਇਸ ਕਰਕੇ ਮੈਂ ਮੈਨੂੰ ਤਰਲਾ ਕਰਦਾ, ਮੈਨੂੰ ਹੇਠਾਂ ਲਾਓ। ਫਿਰ ਉਹ ਇਹ ਨਿਯਮ ਹੈਗਾ ਹੈ ਵੀ ਜਦੋਂ ਇਹ ਕੋਈ ਕਿਰਿਆ ਕਰੇ ਤਾਂ ਫਿਰ ਪੁਲਿਸ ਵਾਲੇ ਕਹਿੰਦੇ ਚੱਲ ਤੂੰ ਕਰਿਆ, ਛੱਡ ਦਿੰਦੇ ਹੁੰਦੇ ਆ ਵੀ ਇਹਨਾਂ ਨੂੰ ਵੀ ਹੈ ਵੀ ਇੱਥੇ ਕਰ ਦੂੰਗਾ ਕਿਹੜਾ ਚੱਕੂ। ਫਿਰ ਮਾਤਾ ਨੇ ਵੀ ਕਿਹਾ ਸਾ ਵੀ ਚੰਗਾ ਹੇਠਾਂ ਉਤਰੇ, ਹੱਥ ਵਿੱਚ ਹੱਥ ਜੇ ਤਾਂ ਬੰਨੇ, ਪੈਰਾਂ ਵਿੱਚ ਬੇੜੀਆਂ ਪਾਈਆਂ ਅਤੇ ਉਹ ਬਸ ਫਿਰ ਲੈਟਰੀਨ ਦੀ ਪਿਸ਼ਾਬ ਦੀ ਕਿਹੜੀ ਕਿਰਿਆ ਕਰਨੀ ਸੀ, ਲੱਗ ਗਿਆ ਫਿਰ ਬੋਤੇ ਨੂੰ ਬੁਰਕ ਮਾਰਨ ਖੇਤ ਦੇ ਵਿੱਚ। ਉਹ ਚਨਿਆਂ ਦਾ ਡੱਡੇ ਜੇ ਆਏ ਹੋਏ ਸੀ, ਪੈ ਨਿਕਲਿਆ ਫਿਰ ਜਿਵੇਂ ਉਹ ਬੱਕਰੀ ਮੂੰਹ ਮਾਰਦੀ ਬੋਤਾ, ਐਂ ਫਿਰ ਮੂੰਹ ਮਾਰੇ ਖਾਵੇ। ਨਾਲੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆ ਗਿਆ, ਕਹਿੰਦਾ ਵੀ ਮੈਂ ਕਹਿੰਦਾ ਸੀ ਵੀ ਸੁਲਤਾਨਾਂ ਨੂੰ ਘਾਹ ਖਵਾਉਂਦਾ, ਕਹਿੰਦਾ ਮੈਂ ਹੀ ਖਾ ਰਿਹਾ ਅੱਜ ਘਾਹ, ਪਸ਼ੂਆਂ ਡੰਗੂ ਮੈਂ ਹੀ ਬੁਰਖ ਮਾਰ ਰਿਹਾ, ਇਹ ਗੁਰੂ ਨਾਨਕ ਸਾਹਿਬ ਤੋਂ ਬਖਸ਼ ਲੈ, ਮੈਂ ਭੁੱਲ ਗਿਆ ਤੁਹਾਡੀ ਬਾਣੀ ਅਤੇ ਮੈਂ ਕਿੰਤੂ ਕਰ ਬੈਠਾ। ਇਸ ਕਰਕੇ ਕਈ ਵਾਰੀ ਐਸਾ ਜਦੋਂ ਕਿਤੇ ਗੁਰੂ ਪੀਰ 'ਤੇ ਸ਼ੰਕਾ ਵੀ ਹੋ ਜਾਂਦੀ, ਫਿਰ ਵੀ ਇਹ ਚੱਕਰ ਚੁੱਕਰ ਜਾਂ ਕਈਆਂ ਨੂੰ ਪੈ ਜਾਂਦਾ ਹੈ। ਇਸੇ ਤਰ੍ਹਾਂ ਇੱਥੋਂ ਚੱਕਰ ਵੀ ਉਹ ਘਾਹ ਖਾਣਾ ਤਾਂ ਕੀ ਹੈ, ਉਹ ਇੰਨੀ ਸਖਤਾਈ ਕਰ ਦਿੱਤੀ ਸੀ ਇਹਦੇ 'ਤੇ। ਔਰੰਗਜ਼ੇਬ ਨੇ ਕਿਹਾ ਸੀ ਵੀ ਜਿਹੜੀ ਰੋਟੀ ਹੈ ਨਾ, ਐਨ ਵੀ ਵਧੀਆ ਆਟੇ ਦੀ ਬਣਾ ਕੇ ਦੇਣੀ ਹੈ, ਅੱਧੀ ਮਿੱਟੀ ਅਤੇ ਅੱਧਾ ਆਟਾ, ਉਹ ਗੁੰਨ ਕੇ ਅਤੇ ਉਵੇਂ ਦੇਣੀ ਹੈ, ਨਾਲ ਕੋਈ ਲੂਣ ਮਿਰਚ ਜਾਂ ਹੋਰ ਸਬਜ਼ੀ ਸੁਬਜ਼ੀ ਨਹੀਂ ਦੇਣੀ, ਅਸੀਂ ਇਹਨੂੰ ਭੁੱਖਾ ਧਿਆਇਆ ਮਾਰਨਾ ਹੈ। ਅਤੇ ਜੇ ਪੀਣ ਨੂੰ ਪਾਣੀ ਮੰਗੇ ਤਾਂ ਫਿਰ ਨਿਰਾ ਲੂਣ ਵਾਲਾ ਹੈ, ਖਾਰਾ ਪਾਣੀ ਕੌੜਾ ਪਾਣੀ ਦੇਣਾ ਹੈ ਤਾਂ ਕਿ ਹੱਡ ਉੱਡ ਦੇ ਅਤੇ ਚੰਗੀ ਤਰ੍ਹਾਂ ਗਲ ਗੁਣ ਜਾਣ, ਔਖਾ ਹੋ ਕੇ ਮਰੇ। ਫਿਰ ਇਹਨੇ ਔਰੰਗਜ਼ੇਬ ਨੂੰ ਪੱਤਰ ਜਿਹਾ ਵੀ ਲਿਖਿਆ ਸੀ ਅੰਨ ਪਾਣੀ ਵਾਸਤੇ, ਕਹਿੰਦੇ ਦੇਖੋ ਪੁੱਤਰ, ਇਹ ਕਿਸੇ ਸਮੇਂ ਮੇਰੇ ਕੋਲ ਵੀ ਪਾਤਸ਼ਾਹੀ ਸੀ, ਅੱਜ ਤੇਰੇ ਕੋਲ ਇਹ ਪਾਤਸ਼ਾਹੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਲੱਗਾ ਗਿਆਨ ਘੋਟਣ, ਇਹ ਆਉਂਦੀ ਜਾਂਦੀ ਰਹਿੰਦੀ ਹੈ, ਦੇਖ ਸਾਡੇ ਨਾਲੋਂ ਤਾਂ ਜਿਹੜੇ ਹਿੰਦੂ ਲੋਕ ਆ ਉਹ ਕਿੰਨੇ ਚੰਗੇ ਹੈ, ਕਹਿੰਦੇ ਉਹ ਜਿਉਂਦਿਆਂ ਨੂੰ ਤਾਂ ਕੀ ਹੈ, ਮਰਿਆਂ ਨੂੰ ਵੀ ਮਗਰੋਂ ਕੋਈ ਨਾ ਕੋਈ ਅੰਨ ਪਾਣੀ ਦਿੰਦੇ ਹੈ, ਨਹਾ ਧੋ ਕੇ ਸੂਰਜ ਨੂੰ ਪਾਣੀ ਦਿੰਦੇ ਆ ਵੀ ਸਾਡੇ ਬਜ਼ੁਰਗਾਂ ਨੂੰ ਇਹ ਪਾਣੀ ਪਹੁੰਚ ਜਾਊ, ਉਹ ਸਤਿਰਪਤ ਹੋ ਜਾ ਤੇ ਮਿਲ ਜਾਊ। ਫਿਰ ਉਹ ਆਪਣੇ ਬਜ਼ੁਰਗਾਂ ਦੇ ਨਿਵੇਤ ਭੋਜਨ ਵੀ ਛਕਾਉਂਦੇ ਹੈ, ਵੇਖ ਲਾ ਕਹਿੰਦੇ ਵੀ ਉਹ ਮਰਿਆ ਤੋਂ ਬਾਅਦ ਵੀ ਸਾਰਾ ਕੋਈ ਮੈਂ ਤੇਰਾ ਪਿਓ ਜਾਉਂਦਾ, ਤੂੰ ਮੈਨੂੰ ਜਾਉਂਦੇ ਨੂੰ ਨਹੀਂ ਰੋਟੀ ਦਿੰਦਾ, ਉਹ ਵੀ ਅੱਧਾ ਆਟਾ ਅਤੇ ਅੱਧੀ ਮਿੱਟੀ ਅਤੇ ਪਾਣੀ ਨਿਹਰਾ ਕੌੜਾ ਖਾਰਾ ਲੂਣ ਵਾਲਾ, ਘੱਟੋ ਘੱਟ ਮੈਨੂੰ ਵਧੀਆ ਰੋਟੀ ਅਤੇ ਬਾਕੀ ਆ ਪੀਣ ਨੂੰ ਪਾਣੀ ਤਾਂ ਵਧੀਆ ਦੇ, ਔਰੰਗਜ਼ੇਬ ਨੇ ਅੱਗੋਂ ਲਿਖ ਕੇ ਭੇਜਤਾ, ਕਹਿੰਦੇ ਜੇਸਾ ਸ਼ਾਹੀ ਨਾਲ ਤੂੰ ਅੱਖਰ ਲਿਖ ਕੇ ਭੇਜਿਆ ਨਾ ਮੈਨੂੰ ਇਹ ਗਿਆਨ ਦੇ, ਕਹਿੰਦੇ ਪਾਣੀ ਪੂਣੀ ਨਹੀਂ ਮਿਲਣਾ ਇੱਥੇ, ਆ ਜਿਹੜੀ ਸ਼ਾਹੀ ਇਹੀ ਚੂਸ ਲਾ, ਸ਼ਾਹੀ ਪੀ ਲਾ। ਸੋ ਇਸ ਤਰ੍ਹਾਂ ਜਾਣੀ ਉਹ ਐਸਾ ਕੁਝ ਕਰਨ ਤੋਂ ਫਿਰ ਦੂਜਿਆਂ ਨੂੰ ਸੇਧ ਦੇਣ ਵਾਸਤੇ ਉਹ ਇਤਿਹਾਸ ਬਣ ਗਿਆ ਵੀ ਜੇ ਉਹਨਾਂ ਨੇ ਇਹੋ ਜਿਹਾ ਮਾੜਾ ਕੀਤਾ ਤਾਂ ਉਹਨਾਂ ਦਾ ਮਾੜਾ ਕੁਛ ਹੈ, ਹੁਣ ਪਿੱਛੇ ਜਿਨ੍ਹਾਂ ਨੇ ਚੰਗਾ ਕੀਤਾ ਉਹਨਾਂ ਦੀ ਚੰਗਿਆਈ ਹੈ ਸੰਸਾਰ ਵਿੱਚ ਪ੍ਰਗਟ ਪ੍ਰਤੱਖ। ਹੁਣ ਮੋਹਰੇ ਪੁੱਤ ਸਨਮੁਖ ਹੋਇਆ ਰਾਮਦਾਸ ਸਾਹਿਬ ਪੈਰੀ ਪਾਏ ਜੀ, ਉਹ ਲਿਖਿਆ ਵੀ ਗੁਰੂ ਅਮਰਦਾਸ ਸਾਹਿਬ ਦਾ ਛੋਟਾ ਸਪੁੱਤਰ ਮੋਹਰੀ ਸਪੁੱਤਰ ਉਹ ਵਚਨ ਮੰਨ ਕੇ ਸਨਮੁਖ ਹੋ ਗਿਆ ਸੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨੀ ਪੈ ਗਿਆ। ਅਤੇ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਮੋਹਰੀ ਸਪੁੱਤਰ ਤੂੰ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਸ ਭਾਵਨਾ ਨਾਲ ਕੀ ਜਾਣ ਕੇ ਮੱਥਾ ਟੇਕਿਆ ਹੈ? ਫਿਰ ਇਸਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੀਤੀ ਸੀ ਅਤੇ ਉਸ ਪਰਖ ਵਿੱਚ ਗੁਰੂ ਅੰਗਦ ਸਾਹਿਬ ਜੀ ਪੂਰੇ ਉਤਰੇ ਸੀ, ਫਿਰ ਉਹ ਗੁਰੂ ਅੰਗਦ ਸਾਹਿਬ ਰੂਪ ਦੇ ਵਿੱਚ ਸੁਭਾਵਾਨ ਹੋ ਕੇ ਗੁਰੂ ਨਾਨਕ ਰੂਪ ਦੂਜੇ ਰੂਪ ਵਿੱਚ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਤੁਸੀਂ ਸੇਵਾ ਕੀਤੀ ਸੀ ਅਤੇ ਉਹਨਾਂ ਨੇ ਖੁਸ਼ ਹੋ ਕੇ ਪਿਤਾ ਜੀ ਤੁਹਾਨੂੰ ਗੁਰਤਾਗਦੀ ਦੇ ਤਖ਼ਤ ਉੱਪਰ ਬਿਠਾ ਦਿੱਤਾ ਅਤੇ ਹੁਣ ਇਹਨਾਂ ਨੇ ਮਹਾਰਾਜ ਤੁਹਾਡੀ ਸੇਵਾ ਕੀਤੀ, ਤੁਹਾਨੂੰ ਖੁਸ਼ ਕਰ ਲਿਆ ਹੈ, ਹੁਣ ਤੁਹਾਡਾ ਰੂਪ ਜਾਣ ਕੇ ਹੀ ਮੈਂ ਇਹਨਾਂ ਨੂੰ ਮੱਥਾ ਟੇਕ ਰਿਹਾ ਵੀ ਇਹ ਹੁਣ ਚੌਥੇ ਰੂਪ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦੇਵ ਮਹਾਰਾਜ ਜਿਹੜੇ ਆ ਉਹੀ ਰੂਪ ਹੋ ਗਏ ਹੈ, ਕਿਉਂ ਗੁਰੂ ਰੂਪ ਜਾਣ ਕੇ ਇਹਨਾਂ ਨੂੰ ਮਾਰਾ ਮੱਥਾ ਟੇਕਿਆ ਮਾਰਾ। ਚੌਥੇ ਤਾਂ ਹੁਣ ਜੋਤ ਜਲ ਪਈ ਹੈ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਸ਼ਰਧਾ ਦੇ ਭਾਵਨਾ ਵਚਨ ਸੁਣ ਕੇ ਮੋਹਰੀ ਪੁੱਤਰ 'ਤੇ ਬਹੁਤ ਖੁਸ਼ ਹੋ ਗਏ, ਕਹਿਣ ਲੱਗਿਆ ਵੀ ਸਪੁੱਤਰ ਜੇ ਇਹੋ ਜਿਹੀ ਤੂੰ ਭਾਵਨਾ ਰੱਖਦਾ ਹੈ ਤੂੰ ਬਹੁਤਾ ਵਧਾ ਫੁੱਲੇਗਾ, ਤੂੰ ਜਿਵੇਂ ਜੁੜਿਆ ਹੈ ਤੇਰੀ ਜਿਹੜੀ ਅੰਸ ਬੰਸ ਹੈ ਉਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੀ ਰਹੂਗੀ। ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਖੁਸ਼ ਹੋ ਕੇ ਬਚਨ ਕਿਹਾ ਹੈ ਅਤੇ ਹੁਣ ਵੀ ਜਧਾਰਤ ਹੈ, ਜੋ ਗੁਰੂ ਮਹਾਰਾਜ ਦਾ ਅਸਥਾਨ ਹੈ ਅਤੇ ਮੋਹਰੇ ਜੀ ਦੀ ਅੰਸ ਬੰਸ ਉਹ ਬਹੁਤ ਤਕੜਾ ਪਰਿਵਾਰ ਹੈ ਅਤੇ ਬੜੇ ਬੜੇ ਉੱਚੇ ਅਹੁਦਿਆਂ 'ਤੇ ਉਹ ਅਫਸਰ ਹੈ ਬਣੇ ਲੱਗੇ ਹੋਏ, ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਅਸਥਾਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਆ, ਉਹ ਕੋਈ ਉੱਥੇ ਕਿੰਤੂ ਪਰੰਤੂ ਕੋਈ ਦਖਲ ਲਾਜੀ ਨਹੀਂ ਕਰਦੇ, ਜਾ ਕੇ ਹੱਥ ਜੋੜ ਕੇ ਮੱਥਾ ਟੇਕਦੇ, ਕੜਾਹ ਪ੍ਰਸ਼ਾਦੀ ਦੇ ਕਰਾ ਕੇ ਸ਼ੀਤ ਪ੍ਰਸ਼ਾਦ ਲੈ ਕੇ ਘਰ ਬੜੇ ਆਉਂਦੇ, ਉੱਥੇ ਜੋ ਮਰਜ਼ੀ ਗੁਰਦੁਆਰੇ ਚੰਗਾ ਮੰਦਾ ਹੋਇਆ ਕੋਈ ਉਹ ਨਹੀਂ ਕਹਿੰਦੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਉਹ ਖੁਸ਼ ਹੋ ਕੇ ਬਚਨ ਕਹਿਤਾ ਤੁਸੀਂ ਇਹ ਗੁਰੂ ਘਰ ਨਾਲ ਜੁੜੇ ਹੀ ਰਹੋਗੇ ਅਤੇ ਉਹ ਜੁੜੇ ਹੋਏ ਨੇ। ਇਸ ਕਰਕੇ ਉਹ ਇਤਿਹਾਸ ਬਣ ਗਿਆ ਵੀ ਜੇ ਉਹਨੇ ਸ਼ਰਧਾ ਲਿਆਂਦੀ ਅਤੇ ਦੂਜਾ ਜਿਹੜਾ ਸੀ ਵੱਡਾ ਮੋਹਨ ਉਹਨੂੰ ਕਹਿੰਦੇ ਤੂੰ ਮੱਥਾ ਟੇਕ, ਕਹਿੰਦੇ ਮੈਂ ਤਾਂ ਕਦੇ ਵੀ ਨਹੀਂ ਟੇਕੂੰਗਾ। ਮਹਾਰਾਜ ਕਹਿੰਦੇ ਵੀ ਤੂੰ ਤਾਂ ਅਫਰਿਆ ਹੋਇਆ, ਚੰਗਾ ਤੈਨੂੰ ਉਫਰੇ ਮੈਂ ਚੜਿਆ ਰੋ ਹੰਕਾਰ ਦਾ, ਜਿੰਨਾ ਚਿਰ ਤੂੰ ਫਿਰ ਮੱਥਾ ਨਹੀਂ ਨਾ ਟੇਕਦਾ ਉਨਾ ਚਿਰ ਤੇਰਾ ਅਫਰੇਵਾ ਨਹੀਂ ਲੈਣਾ ਹੈ। ਉਹ ਫਿਰ ਦੂਜਾ ਬਚਨ ਹੋ ਗਿਆ, ਉਹ ਇਤਿਹਾਸ ਬਣ ਗਿਆ ਵੀ ਉਹਨੇ ਉੜਿਆ ਅਤੇ ਉਹਨੂੰ ਫਿਰ ਡੰਡ ਮਿਲਿਆ। ਫਿਰ ਉਹ ਯੋਗ ਸਾਧਨ ਕਰਕੇ ਦਸਵੇਂ ਦੁਆਰ ਵਿੱਚ ਪ੍ਰਾਣ ਦੇ ਚੜਾ ਕੇ ਬੈਠਾ ਰਹਿੰਦਾ, ਪਰ ਉਹ ਜਦੋਂ ਸਵਾਸ ਹੇਠਾਂ ਲੈਂਦਾ ਉਦੋਂ ਹੀ ਅਫਰੇਵਾਂ ਫਿਰ ਤੰਗ ਕਰਦਾ, ਉਹਨੂੰ ਫਿਰ ਔਖਾ ਹੁੰਦਾ, ਫਿਰ ਸਮਾਧੀ ਵਿੱਚ ਬਹਿ ਜਾਂਦਾ ਵਿਚਾਰਾ। ਅਖੀਰੇ ਫਿਰ ਔਖਾ ਹੋਇਆ ਹੋਇਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਵਾਰਾ ਸਾਹਿਬ ਵਾਲੇ ਅਸਥਾਨ 'ਤੇ ਜਾ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਪਿਤਾ ਜੀ ਮੈਂ ਭੁੱਲ ਗਿਆ, ਮੈਂ ਤੁਹਾਡਾ ਵਚਨ ਨਹੀਂ ਮੰਨਿਆ, ਮੈਂ ਹੁਣ ਬਹੁਤ ਤੰਗ ਹੈ ਮਹਾਰਾਜ, ਬਖਸ਼ੋ। ਅਤੇ ਚਵਾਰਾ ਸਾਹਿਬ ਵਿੱਚੋਂ ਆਵਾਜ਼ ਆਈ ਹੈ, ਕਹਿੰਦੇ ਉਹ ਸਮਾਂ ਪੁੱਤਰ ਉਹੀ ਸੀ, ਚੰਗਾ ਹੁਣ ਜੇ ਤੂੰ ਭੁੱਲ ਗਲਤੀ ਮੰਨਦਾ ਹੈ। ਗੁਰੂ ਰਾਮਦਾਸ ਸਾਹਿਬ ਦੇ ਸੁਪੁੱਤਰ ਤੇਰੇ ਕੋਲ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਆਉਣਗੇ, ਜੇ ਉਹਨਾਂ ਤੋਂ ਬਗੈਰ ਕੋਈ ਹੋਰ ਆਵੇ ਨਾ ਸਿੱਖ, ਉਹਨਾਂ ਨੂੰ ਤੂੰ ਦੇਣੀਆਂ ਹੈ। ਜਦੋਂ ਉਹ ਆਪ ਚੱਲ ਕੇ ਆ ਜਾਣ ਫਿਰ ਤੂੰ ਉਹਨਾਂ ਨੂੰ ਮੱਥਾ ਵੀ ਟੇਕਣਾ ਹੈ, ਅਤੇ ਸਤਿਕਾਰ ਨਾਲ ਜਿਹੜੀ ਗੁਰਬਾਣੀ ਦੀਆਂ ਪੋਥੀਆਂ ਉਹ ਵੀ ਉਹਨਾਂ ਨੂੰ ਦੇ ਦੇਣੀਆਂ। ਇਹ ਸੁਪੁੱਤਰ ਜਦੋਂ ਤੂੰ ਉਹਨਾਂ ਦੇ ਚਰਨਾਂ 'ਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕੇਗਾ ਉਦੋਂ ਤੇਰਾ ਪ੍ਰੇਮਾ ਉਤਰ ਜਾਊ। ਇਸ ਤਰ੍ਹਾਂ ਵਚਨ ਹੋਣ ਕਰਕੇ ਫਿਰ ਉਹ ਵਾਹਨ ਜੀ ਉਡੀਕ ਕਰਦੇ ਵੀ ਕਦੋਂ ਮਹਾਰਾਜ ਪੰਜਵੇਂ ਰੂਪ ਦੇ ਵਿੱਚ ਆਉਣ ਅਤੇ ਮੈਂ ਮੱਥਾ ਟੇਕਾਂ ਅਤੇ ਇਸ ਦੁੱਖ ਤੋਂ ਛੁਟਕਾਰਾ ਪਾਵਾਂ। ਇਹ ਦਿਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਧੁਰਕੀ ਬਾਣੀ ਸੱਚਕੀ ਬਾਣੀ ਦੇ ਵਿੱਚ ਕੱਚੀ ਪੱਚੀ ਬਾਣੀ ਰਲਦੀ ਜਾ ਰਹੀ ਹੈ ਅਤੇ ਪ੍ਰਬੰਧ ਕਰੋ ਇਹ ਮਹਾਰਾਜ ਧੁਰਕੀ ਬਾਣੀ ਦੇ ਵਿੱਚ ਰਲਾ ਮਿਲਾ ਨਾ ਹੋ ਜਾਏ। ਫਿਰ ਆਪ ਜੀ ਨੇ ਉਹ ਗੁਰਬਾਣੀ ਦੀਆਂ ਪੋਥੀਆਂ ਦੀ ਗੱਲ ਕੀਤੀ ਵੀ ਇਹ ਤਾਂ ਗੋਇੰਦਵਾਲ ਸਾਹਿਬ ਵਿਖੇ ਹੈ, ਤੁਹਾਡੇ ਵਿੱਚੋਂ ਕੋਈ ਸਿੱਖ ਜਾਵੇ ਉਹ ਪੋਥੀਆਂ ਲੈ ਕੇ ਆਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬੋਲ ਕਹਿੰਦੇ ਮਹਾਰਾਜ ਜੇ ਮੈਨੂੰ ਹੁਕਮ ਹੋਵੇ ਤਾਂ ਮੈਂ ਜਾਵਾਂ, ਮੈਂ ਲੈ ਆਵਾਂ। ਕਹਿਣ ਲੱਗੇ ਵੀ ਹਾਂ ਠੀਕ ਹੈ, ਸੰਸਾਰੀ ਕਰਕੇ ਸੰਬੰਧ ਵੀ ਹੈ ਤੁਹਾਡਾ ਉਹਨਾਂ ਨਾਲ, ਤੁਸੀਂ ਜਾਓ। ਅਤੇ ਹੁਣ ਮੋਹਨ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਕਿਹਾ ਹੋਇਆ ਸੀ ਵੀ ਕੋਈ ਆਈ ਜਾਏ ਨਹੀਂ ਦੇਣੀਆਂ, ਜਦੋਂ ਮਹਾਰਾਜ ਆਪ ਆਉਣ ਫਿਰ ਤੂੰ ਦੇਣੀਆਂ ਮੱਥਾ ਟੇਕਣਾ। ਅਤੇ ਉਹਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ, ਆਵਾਜ਼ ਹੀ ਨਹੀਂ ਦਿੱਤੀ ਸੀ, ਧੱਕੇ ਧੁੱਕੇ ਮਾਰ ਕੇ ਮੁੜ ਗਿਆ ਭਾਈ ਗੁਰਦਾਸ। ਫਿਰ ਬਾਬਾ ਬੁੱਢਾ ਸਾਹਿਬ ਨੇ ਕਿਹਾ ਕਹਿੰਦੇ ਮਹਾਰਾਜ ਮੈਂ ਜਾਵਾਂ, ਮਹਾਰਾਜ ਕਹਿੰਦੇ ਤੂੰ ਜਾਇਆ। ਅਤੇ ਜੱਟ ਬਾਬਾ ਸੀ, ਜਦੋਂ ਆਵਾਜ਼ ਵੀ ਨਾ ਦਿੱਤੀ ਨਾ ਸੁਣੀ, ਉਹਨੇ ਝੂਠੀ ਜਿਹੀ ਪੁੱਟ ਲਈ, ਅੰਦਰ ਵੜ ਗਿਆ, ਤਲ ਗਿਆ, ਲੱਗ ਗਿਆ ਹਿਲਾਉਣ ਚਲਾਉਣ। ਉਹ ਸਵਾਸ ਹੀ ਨਾ ਹੇਠਾਂ ਲਵੇ, ਆਸਾਨ ਹੀ ਨਾ ਹੋਵੇ ਸਵਾਦੀ ਤੋਂ। ਫਿਰ ਭਾਈ ਮੋਹਰੀ ਜੀ ਨੇ ਆ ਕੇ ਸਮਝਾਇਆ, ਕਹਿੰਦੇ ਤਾਂ ਦੀਵਾਨਾ ਮਸਤਾਨਾ ਹੈ, ਇਹਨੂੰ ਨਾ ਕੁਛ ਆਖ, ਜੇ ਇਹਨੇ ਮੂੰਹੋਂ ਕੁਛ ਇਹੋ ਜਿਹਾ ਕੱਢਤਾ ਚੱਕਰ ਪੈ ਜਾਊਗਾ। ਅਤੇ ਉਹ ਫਿਰ ਉਪਰਾਮ ਜਿਹੇ ਹੋ ਕੇ ਮਹਾਰਾਜ ਕੋਲ ਆ ਗਏ, ਕਹਿੰਦਾ ਮਹਾਰਾਜ ਉਹ ਸਮਾਧੀ ਨਹੀਂ ਖੋਲ੍ਹਦਾ ਹੈ, ਮੈਂ ਤਾਂ ਝੂਠੀ ਜਿਹੀ ਪੁੱਟ ਕੇ ਅੰਦਰ ਵੀ ਗਿਆ, ਬਹੁਤ ਹਿਲਾਇਆ ਚਲਾਇਆ। ਮਹਾਰਾਜ ਮੁਸ਼ਕਰਾ ਪਏ, ਕਹਿੰਦੇ ਵੀ ਉਹ ਮਹਾਰਾਜ ਦੇ ਬਚਨਾਂ 'ਤੇ ਬੈਠਾ, ਸਾਨੂੰ ਉਡੀਕਦਾ ਹੈ। ਫਿਰ ਆਪ ਸਤਿਕਾਰ ਨਾਲ ਗੋਇੰਦਵਾਲ ਸਾਹਿਬ ਚਲੇ ਗਏ। ਉਸ ਵੇਲੇ ਫਿਰ ਆਪ ਜਗਤ ਗੁਰੂ ਸੀ, ਜਿੱਥੇ ਆ ਮਹਾਨ ਸੀ ਉੱਥੇ ਮਹਾਨ ਆਪ ਜੀ ਦੇ ਅੰਦਰ ਨਿਮਰਤਾ ਸੀ ਗੁਰਬਾਣੀ ਦਾ ਆਦਰ ਸਤਿਕਾਰ ਕਰਨ ਵਾਸਤੇ। ਫਿਰ ਆਪ ਜੀ ਨੇ ਆਪਣੇ ਮੁਖਾਰਵਿੰਦ ਤੋਂ ਸਾਧ ਲੈ ਕੇ ਇੱਕ ਸ਼ਬਦ ਉਚਾਰਨ ਕੀਤਾ ਅਤੇ ਉਹਦਾ ਕੀਰਤਨ ਕੀਤਾ, ਕਿਉਂਕਿ ਉਹ ਇੱਕ ਪਰਮੇਸ਼ਰ ਦਾ ਨਾਮ ਵੀ ਮੋਹਨ ਹੈ, ਵੀ ਜਿਹੜਾ ਮੋਹ ਆਦਿਕਾਂ ਨੂੰ ਨਾਸ ਕਰਨ ਵਾਲਾ ਕੌਣ ਹੈ ਪਰਮੇਸ਼ਰ, ਮਨ ਨੂੰ ਮੋਹ ਲੈਣ ਵਾਲਾ ਕੌਣ ਹੈ ਪਰਮੇਸ਼ਰ ਹੈ। ਇੱਧਰ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਦਾ ਨਾਮ ਵੀ ਮੋਹਨ ਸੀ, ਇਹ ਹੁਣ ਪਰਮੇਸ਼ਰ ਵਿੱਚ ਦਸਵੇਂ ਦੁਆਰ ਦੁਆਰਾ ਸਮਾਧੀ ਲਾ ਕੇ ਜੁੜਿਆ ਬੈਠਾ ਸੀ, ਪਰਮੇਸ਼ਰ ਵਿੱਚ ਜੁੜਿਆ, ਪਰਮੇਸ਼ਰ ਰੂਪ ਹੀ ਹੋਇਆ ਬੈਠਾ ਸੀ। ਇਸ ਕਰਕੇ ਫਿਰ ਉਹ ਅਨੁਕਤੀ ਅਲੰਕਾਰ ਦੁਆਰਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਪਰਮੇਸ਼ਰ ਜਾਂ ਇਹ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਪੁੱਤਰ, ਇਹ ਤੇਰੇ ਜਿਹੜੇ ਮਕਾਨ ਹੈ ਉਹ ਬੜੇ ਉੱਚੇ, ਤੇਰੇ ਜਿਹੜੇ ਮਹਿਲ ਹੈ ਉਹ ਵੀ ਬੜੇ ਪਾਰ ਪਾਰਾ ਬਾਹਰ ਤੋਂ ਰਹਿਤਾ ਹੈ, ਬਾਹਜ ਵੀ ਅੰਤਰੀ ਵੀ ਜਿੱਥੇ ਤੂੰ ਬੈਠਾ ਹੈ ਨਾ ਉਹ ਬਹੁਤ ਮਹਾਨ ਹੈ। ਪਰਮੇਸ਼ਰ ਦਾ ਮਹਲ ਸਰੂਪ ਉਹ ਪਾਰ ਹੀ ਹੈ, ਪ੍ਰਕਿਰਤੀ ਤੋਂ ਪਾਰ। ਇਸ ਤਰ੍ਹਾਂ ਜਾਣੀ ਉਹ ਸਤਿ ਕਰਕੇ ਉਸਨੂੰ ਪ੍ਰਸੰਨ ਕਰ ਲਿਆ, ਫਿਰ ਉਹਦੀ ਜਿਹੜੀ ਸੁਰਤ ਹੇਠਾਂ ਆ ਗਈ, ਦਸਵੇਂ ਦੁਆਰ ਵਿੱਚੋਂ ਪ੍ਰਾਣ ਹੇਠਾਂ ਆ ਗਏ ਅਤੇ ਆਪਣੇ ਸਪੁੱਤਰ ਨੂੰ ਗੁਰਬਾਣੀ ਦੀਆਂ ਪੋਥੀਆਂ ਚੁਕਵਾ ਕੇ ਸੀਸ 'ਤੇ ਰਖਵਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਗਿਆ ਅਤੇ ਕਹਿਣ ਲੱਗਿਆ, ਮਹਾਰਾਜ ਮੈਂ ਆਪ ਜੀ ਨੂੰ ਮੱਥਾ ਟੇਕਣਾ ਹੈ। ਮਹਾਰਾਜ ਕਹਿੰਦੇ ਵੀ ਇਹ ਤਾਂ ਉਲਟੀ ਰੀਤੀ ਹੈ, ਤੂੰ ਲੱਗਦਾ ਸਾਡਾ ਵੱਡਾ ਮਾਮਾ, ਅਸੀਂ ਹਾਂ ਤੇਰੇ ਭਾਣਜੇ। ਭਾਣਜਾ ਤਾਂ ਮਾਮੇ ਅੱਗੇ ਝੁਕੇ, ਮਾਮਾ ਵੱਡਾ ਕਿਉਂ ਝੁਕੇ ਭਾਣਜੇ ਛੋਟੇ ਦੇ? ਕਹਿੰਦੇ ਨਹੀਂ ਮਹਾਰਾਜ, ਗੁਰੂ ਅਮਰਦਾਸ ਸਾਹਿਬ ਜੀ ਦਾ ਵਚਨ ਹੈ ਵੀ ਤੂੰ ਉਹਨਾਂ ਦੇ ਅੱਗੇ ਮੱਥਾ ਟੇਕਣਾ ਝੁਕਣਾ ਹੈ, ਨਾਲ ਮਹਾਰਾਜ ਮੈਂ ਔਖਾ ਵੀ ਹਾਂ, ਦੁੱਖ ਦੀ ਨਿਵਿਰਤੀ ਵੀ ਕਰਨੀ। ਉਹ ਸਾਰੀ ਗੱਲਬਾਤ ਦੱਸਦੀ ਵੀ ਆਉਂ, ਜਦੋਂ ਮਹਾਰਾਜ ਨੇ ਗੱਦੀ ਦਿੱਤੀ ਸੀ, ਮੈਂ ਹੰਕਾਰ ਵਿੱਚ ਆਪਣੇ ਨੇ ਮੱਥਾ ਨਹੀਂ ਟੇਕਿਆ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ। ਇਹ ਔਖਾ ਹੋ ਕੇ ਮੈਂ ਮਹਾਰਾਜ ਦੇ ਚੁਬਾਰੇ ਜਾ ਕੇ ਬੇਨਤੀ ਕੀਤੀ, ਉੱਥੋਂ ਆਵਾਜ਼ ਆਈ ਸੀ ਵੀ ਸਮਾਂ ਸੀ ਉਹ ਚਲਿਆ ਗਿਆ, ਹੁਣ ਇਹਨਾਂ ਦੇ ਸਪੁੱਤਰ ਤੇਰੇ ਕੋਲ ਬਾਣੀ ਦੀਆਂ ਪੋਥੀਆਂ ਲਾਉਣ ਲਈ ਆਉਣਗੇ, ਤੂੰ ਉਹਨਾਂ ਨੂੰ ਮੱਥਾ ਟੇਕੀ। ਇਸ ਕਰਕੇ ਮਹਾਰਾਜ ਆਪਣੇ ਦੁੱਖਾਂ ਦੀ ਨਿਵਿਰਤੀ ਕਰਨ ਵਾਸਤੇ ਮੈਂ ਤੁਹਾਨੂੰ ਮੱਥਾ ਟੇਕਣਾ ਹੈ। ਮਹਾਰਾਜ ਕਹਿੰਦੇ ਵੀ ਹੁਣ ਤੂੰ ਹੈ ਮਾਮਾ, ਤੈਨੂੰ ਕੀ ਕਹੀਏ, ਹੈ ਤਾਂ ਸੰਸਾਰੀ ਰੀਤੀ ਅਨੁਸਾਰ ਉਲਟੀ ਪੁਲਟੀ ਗੱਲ, ਚੰਗਾ ਵੀ ਤੂੰ ਹੁਣ ਵੱਡਾ ਹੈ, ਤੇਰਾ ਕਿਹਾ ਕਿਵੇਂ ਕੋਈ ਮੋੜੀਏ, ਜਿਵੇਂ ਤੇਰਾ ਜੀ ਕਰਦਾ ਕਰ ਲੈ। ਉਹ ਜਦੋਂ ਸ਼ਰਧਾ ਭਾਵਨਾ ਨਾਲ ਉੱਠ ਕੇ ਮੋਹਨ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਤੇ ਸਿਰ ਨਵਾਇਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਉਸ ਵੇਲੇ ਹੀ ਉਹ ਪੇਟ ਜੇ 'ਤੇ ਹੱਥ ਫੇਰਤਾ, ਬਸ ਕਿਧਰੇ ਉਹ ਫਰੇਮਾ ਗਿਆ, ਉਦੋਂ ਹੀ ਐਨ ਸਵੱਛ ਹੋ ਕੇ ਨਿਰੋਗ ਹੋ ਕੇ ਬੈਠ ਗਿਆ। ਕਹਿੰਦਾ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀ ਜੋਤ, ਜਿੱਥੇ ਇਹੋ ਜਿਹੇ ਕ੍ਰਿਸ਼ਮੇ ਵਰਤਦੇ ਨੇ, ਇਹ ਸਾਰੇ ਜਿਹੜੇ ਇਤਿਹਾਸ ਹੈ ਉਹ ਗੁਰੂ ਮਹਾਰਾਜ ਨੇ ਵੀ ਆਉਣ ਵਾਲੇ ਲੋਕਾਂ ਨੂੰ ਸੇਧ ਮਿਲੇ ਵੀ ਜਿਹੜਾ ਕੋਈ ਹੰਕਾਰੀ ਉਹਨੂੰ ਦੁੱਖ ਭੁੱਖ ਹੁੰਦਾ ਹੈ ਉਹਨੂੰ ਡੰਡ ਮਿਲਦਾ, ਭਾਵੇਂ ਗੁਰੂ ਕਾ ਪੁੱਤਰ ਵੀ ਕਿਉਂ ਨਾ ਹੋਵੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਰਾਹੀਂ ਸਾਨੂੰ ਸਿੱਖਿਆ ਦੇਣ ਵਾਸਤੇ ਹੀ ਇਹ ਸਾਰਾ ਕੁਛ ਕਰਿਆ ਕਰਾਇਆ। ਉਹ ਜਿਵੇਂ ਵੀ ਪ੍ਰਸੰਗ ਆਉਂਦਾ ਸੀ ਸੁਣੀਏ, ਮਨ ਲਾ ਕੇ ਦੀਪਕ ਸਤਿਗੁਰ ਸ਼ਬਦ ਕਰ। ਕਵੀ ਸੰਤੋਖ ਸਿੰਘ ਜੀ ਆਪਣੇ ਅੰਦਰਲਾ ਜਿਹੜਾ ਜੀਵ ਆਤਮਾ ਹੈ ਉਹਨੂੰ ਸਿੱਖਿਆ ਦਿੰਦੇ ਹੋਏ ਕੋਈ ਇਹ ਲਫ਼ਜ਼ ਕਹਿ ਰਿਹਾ, ਹੇ ਮੇਰੇ ਅੰਦਰਲੇ ਜੀਵ ਆਤਮਾ, ਜੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਨਾ ਇਹ ਦੀਵੇ ਦੇ ਤਲ ਹੈ, ਜਿਵੇਂ ਦੀਵਾ ਜਗਦਾ ਹੁੰਦਾ ਅਤੇ ਪ੍ਰਕਾਸ਼ ਕਰਦਾ ਚਾਨਣ ਕਰਦਾ, ਉਹ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਉਹ ਵੀ ਪ੍ਰਕਾਸ਼ ਕਰਦਾ, ਗਿਆਨ ਦਾ ਚਾਨਣ ਦਿੰਦਾ, ਰੋਸ਼ਨੀ ਦਿੰਦਾ ਹੈ। ਕੋਈ ਸ਼ਬਦ ਬਾਣੀ ਦਾ ਪੜੋ, ਉਹਦੇ ਵਿੱਚੋਂ ਗਿਆਨ ਦੀ ਰੋਸ਼ਨੀ, ਗਿਆਨ ਦਾ ਚਾਨਣ ਮਿਲਦਾ ਹੈ, ਪ੍ਰਕਾਸ਼ ਪੈਂਦਾ ਹੈ। ਇਸ ਤਰ੍ਹਾਂ ਅੰਦਰਲੇ ਜੀਵ ਆਤਮਾ ਨੂੰ ਕਹਿ ਰਹੇ ਵੀ ਤੂੰ ਸਤਿਗੁਰੂ ਦਾ ਜਿਹੜਾ ਸ਼ਬਦ ਇਹਨੂੰ ਦੀਵੇ ਵਾਂਗ ਬਣਾ ਕੇ ਦੀਵਾ ਸਮਝ ਕੇ ਸਦਨ ਹਿਰਦੇ ਮਹਿਬਾਰ, ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਉਹਦੇ ਵਿੱਚ ਜਿਹੜਾ ਅਭਿਆਸ ਕਰਨ ਰੂਪ ਹੈ ਦੀਵੇ ਨੂੰ ਤੂੰ ਬਾਲ ਲੈ, ਜਗਾ ਲੈ। ਦੂਜੇ ਰੂਪ ਵਿੱਚ ਵੀ ਜਿਹੜਾ ਕਥਾ ਸੁਣਨ ਵਾਲਾ ਸਰੋਤਾ ਹੈ ਉਹਨੂੰ ਇਹ ਕਵੀ ਕਹਿ ਰਿਹਾ ਵੀ ਤੂੰ ਮੇਰੀ ਕਥਾ ਨਾ ਸੁਣ, ਨਾਲ ਆ ਵੀ ਕਰ ਸਰੋਤੇ ਕਥਾ ਸੁਣਨ ਵਾਲੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਇਹ ਦੀਵਾ ਹੈ। ਕਹਿੰਦੇ ਇਹਨੂੰ ਦੀਵਾ ਸਮਝ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਅਭਿਆਸ ਕਰਨ ਰੂਪੀ ਇਹਨੂੰ ਜਗਾ ਲੈ ਬਾਲ ਲੈ ਤਮ ਅਗਿਆਨ ਨਿਵਾਰਕੈ। ਇਸ ਤਰ੍ਹਾਂ ਕਹਿੰਦੇ ਇਸ ਗਿਆਨ ਰੂਪੀ ਦੀਵੇ ਨੂੰ ਹਿਰਦੇ ਰੂਪੀ ਘਰ ਦੇ ਵਿੱਚ ਜਗਾ ਕੇ ਅਭਿਆਸ ਦੇ ਨਾਲ ਅਗਿਆਨ ਰੂਪੀ ਜਿਹੜਾ ਹਨੇਰਾ ਹੈ ਉਸਨੂੰ ਨਿਵਰਤ ਕਰਕੇ ਸਾਰ ਅਸਾਰ ਵਿਚਾਰ ਹਿਰਦੇ ਰੂਪੀ ਘਰ ਦੇ ਵਿੱਚ ਸਾਰ ਕੀ ਹੈ ਅਸਾਰ ਕੀ ਹੈ ਇਹਦਾ ਤੂੰ ਵਿਚਾਰ ਕਰ ਲੈ। ਵਿਚਾਰ ਕੇ ਜਿਹੜਾ ਅਸਾਰ ਹੈ ਹਿਰਦੇ ਵਿੱਚ ਉਹਨੂੰ ਗ੍ਰਹਿਣ ਕਰ ਲਾ, ਧਾਰਨ ਕਰ ਲਾ। ਜਿਹੜਾ ਅਸਾਰ ਹੈ ਉਹਨੂੰ ਛੱਡ ਦੇ। ਸਾਰ ਰੂਪ ਆਤਮਾ ਹਿਰਦੇ ਕਮਲ ਮੈਂ ਹਰ ਕਾ ਵਾਸ, ਹਿਰਦੇ ਰੂਪੀ ਕਮਲ ਦੇ ਵਿੱਚ ਪਰਮੇਸ਼ਰ ਦਾ ਵਾਸ ਹੈ। ਇਸ ਕਰਕੇ ਸਾਰੇ ਨੂੰ ਕਰਕੇ ਧਾਰਨ ਕਰ ਲਾ। ਜਿਹੜਾ ਹਿਰਦੇ ਵਿੱਚ ਬਾਕੀ ਹੈ ਮਾੜਾ ਕੁਛ ਇਹ ਅਸਾਰ ਹੈ ਇਹਨੂੰ ਤੂੰ ਛੱਡ ਦੇਣਾ ਕਰ। ਚੌਪਈ ਸ੍ਰੀ ਚੰਦ ਤਬ ਲਖਮੀ ਦਾਸ। ਵੱਡੇ ਸੁਪੁੱਤਰ ਸ੍ਰੀ ਚੰਦ ਜੀ, ਛੋਟੇ ਸਾਹਿਬਜ਼ਾਦੇ ਲਖਮੀ ਦਾਸ ਜੀ, ਪਿਤ ਆਗੈ ਕੀਨੀ ਅਰਦਾਸ। ਦੋਹਾਂ ਨੇ ਕਹਿੰਦੇ ਹੱਥ ਜੋੜ ਕੇ ਖੜਿਆ ਹੋ ਕੇ ਪਿਤਾ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕੀਤੀ ਹੈ। ਹੱਥ ਬੰਦ ਦੋਨੋਂ ਹੋਏ ਠੰਡੇ। ਦੋਵੇਂ ਭਰਾ ਦੋਵੇਂ ਹੱਥ ਜੋੜ ਕੇ ਖੜਿਆ ਹੋ ਗਏ ਹਨ। ਹਿਰਦੇ ਮਹਿ ਸ਼ਰਧਾ ਅਤ ਬਾਡੇ। ਹਿਰਦੇ ਵਿੱਚ ਅੱਜ ਦੋਵੇਂ ਭਰਾ ਦੇ ਅਥਾਈ ਸ਼ਰਧਾ ਵਧੀ ਹੋਈ ਹੈ, ਬਹੁਤ ਸ਼ਰਧਾਲੂ ਹੋ ਗਏ ਹਨ। ਹੇ ਜਗਤੇਸ਼ ਸਰਬ ਸੁਖ ਦਾਨੀ। ਹੇ ਸ਼ਰਧਾ ਦੇ ਸਹਿਤਿਆਂ ਬੋਲੇ ਹਨ, ਹੇ ਗੁਰੂ ਨਾਨਕ ਸਾਹਿਬ ਸਾਡੇ ਪਿਤਾ ਜਗਤ ਦੇ ਮਾਲਕ ਸਾਰੇ ਸੁਖਾਂ ਨੂੰ ਦੇਣ ਵਾਲੇ ਦਾਨੀ ਰੂਪ। ਹੇ ਸਰਬ ਅਗੇ ਸਰਬ ਗੁਣ ਖਾਨੀ। ਹੇ ਪਿਤਾ ਗੁਰੂ ਜੀ ਸਰਵਗ ਸਭ ਕੁਝ ਦੇ ਗਿਆਤੇ, ਸਭ ਕੁਝ ਜਾਣਨ ਵਾਲੇ ਸਾਰੇ ਗੁਣਾਂ ਦੇ ਖਾਣ। ਸਭ ਵਿਦ ਪੂਰਨ ਹੋ ਸਮਰੱਥਾ। ਗੁਰੂ ਨਾਨਕ ਸਾਹਿਬ ਸਾਡੇ ਪਿਤਾ ਜੀ, ਤੁਸੀਂ ਤਾਂ ਸਭ ਤਰ੍ਹਾਂ ਕਰਕੇ ਸਮਰੱਥ ਤੇ ਸਭ ਤਰ੍ਹਾਂ ਕਰਕੇ ਹਰ ਪਾਸੇ ਤੋਂ ਪੂਰਨ ਹੋ। ਰਾਵਰ ਕੇ ਗੁਣ ਅਹੈ ਅਕਥਾ। ਗੁਰੂ ਨਾਨਕ ਸਾਹਿਬ ਆਪ ਦੀ ਜਿਹੜੇ ਗੁਣ ਹੈ ਉਹ ਤਾਂ ਕਥਨ ਕਹਿਣ ਤੋਂ ਬਾਰੇ ਹੀ ਹਨ। ਅਪਰ ਨਰਨ ਸੇ ਤੁਮ ਕੋ ਮਾਨਤ। ਤਾਂ ਮਹਾਰਾਜ ਜਿਵੇਂ ਕੋਈ ਹੋਰ ਆਮ ਪੁਰਸ਼ ਹੁੰਦੇ ਆ, ਹੋਰਨਾਂ ਲੋਕਾਂ ਵਰਗੇ ਅਸੀਂ ਮੰਨਦੇ ਰਹੇ ਤੁਹਾਨੂੰ। ਜਗ ਕਰਤਾ ਇਹ ਭੇਦ ਨਾ ਜਾਣਤ। ਅਸੀਂ ਭੇਦ ਜਾਣਿਆ ਸੀ ਵੀ ਤੁਸੀਂ ਗੁਰੂ ਨਾਨਕ ਸਾਹਿਬ ਸੰਸਾਰ ਦੇ ਕਰਤੇ ਹੋ, ਸੰਸਾਰ ਨੂੰ ਬਣਾਉਣ ਵਾਲੇ ਹੋ। ਅਬ ਪ੍ਰਤੀਤ ਤੁਮਾਰੀ ਆਈ। ਹੁਣ ਮਹਾਰਾਜ ਤੁਹਾਡੇ ਤੇ ਸਾਨੂੰ ਬਹੁਤ ਹੀ ਯਕੀਨ ਆ ਗਿਆ, ਭਰੋਸਾ ਆ ਗਿਆ ਹੈ। ਤ੍ਰੈ ਲੋਕੀ ਪਤ ਸ਼ੰਕ ਨਾ ਰਾਈ। ਤੁਸੀਂ ਤਾਂ ਮਹਾਰਾਜ ਤਿੰਨਾਂ ਲੋਕਾਂ ਦੇ ਮਾਲਕ ਆ, ਇਸ ਗੱਲ ਵਿੱਚ ਰਾਈ ਜਿੰਨੀ ਵੀ ਕੋਈ ਸ਼ੰਕਾ ਦੀ ਗੁੰਜਾਇਸ਼ ਨਹੀਂ ਹੈ। ਬਿਨਾ ਮਿਲੇ ਅਬ ਆਪ ਸਮਾਏ। ਐਸੇ ਪਿਤਾ ਪਰਮੇਸ਼ਰ ਰੂਪ ਸਾਨੂੰ ਬਿਨਾ ਮਿਲੇ ਤੋਂ ਆਪ ਸੱਚਖੰਡ ਨੂੰ ਚਲੇ ਗਏ, ਸਮਾ ਗਏ। ਹਮ ਰਹਿ ਗਏ ਹਿਰਦੇ ਪਛਤਾਏ। ਮਹਾਰਾਜ ਤੁਹਾਡੇ ਪੁੱਤਰ ਦੇ ਵਿੱਚ ਪਛੋਤਾ ਕਰਦੀ, ਹੁਣ ਰਹਿ ਗਏ ਖਾਲੀ। ਅਬੈ ਬਦੀ ਅਬ ਲਾਖ ਵਿਸਾਲਾ। ਪਿਤਾ ਸਤਿਗੁਰੂ ਜੀ, ਹੁਣ ਸਾਡੇ ਹਿਰਦੇ ਅੰਦਰ ਬੜੀ ਭਾਰੀ ਅਬ ਲਾਖਾ ਖਾਸ਼ ਵਧ ਗਈ ਹੈ। ਦਰਸ ਆਪ ਕਾ ਕਰਨ ਕਿਰਪਾਲਾ। ਹੇ ਦਿਆਲੂ ਕਿਰਪਾਲੂ, ਆਪ ਜੀ ਦਾ ਦਰਸ਼ਨ ਕਰਨ ਵਾਸਤੇ ਸੁਣ ਕੇ ਬਿਨੈ ਪ੍ਰਸੀਦੋ ਹਤਾਤਾ। ਇਸ ਕਰਕੇ ਹੇ ਪਿਤਾ ਗੁਰੂ ਜੀ, ਸਾਡੀ ਦੋਵੇਂ ਭਰਾਵਾਂ ਦੀ ਬੇਨਤੀ ਮੰਨ ਕੇ ਪ੍ਰਸੰਨ ਹੋਵੋ ਸਾਡੇ ਤੇ। ਸ਼ਿਮਾ ਕਰੋ ਭੁੱਲੇ ਪਛਚਾਤਾ। ਪਿੱਛੇ ਮਹਾਰਾਜ ਅਸੀਂ ਭੁੱਲਾਂ ਕੀਤੀਆਂ, ਤੁਹਾਡੇ ਬਚਨ ਨਹੀਂ ਮੰਨੇ, ਉਹ ਸਾਰੇ ਸਾਨੂੰ ਮਾਫ ਕਰ ਦਿਓ ਜੀ। ਤੁਮਕੋ ਸ੍ਰੀ ਕਰਤਾਰ ਦੁਹਾਈ। ਇਹ ਅਰਦਾਸ ਵਿੱਚ ਇਹਨਾਂ ਨੇ ਇਹ ਵੀ ਲਫ਼ਜ਼ ਕਿਹਾ, ਗੁਰੂ ਨਾਨਕ ਸਾਹਿਬ ਪਿਤਾ ਤੁਹਾਨੂੰ ਕਹਿੰਦੇ ਕਰਤਾਰ ਦੀ ਦੁਹਾਈ ਹੈ, ਪਰਮੇਸ਼ਰ ਦੀ ਕਸਮ ਹੈ, ਰੱਬ ਦਾ ਵਾਸਤਾ ਹੈ। ਬੋਲੇ ਮਿਲੇ ਬਿਨਾਂ ਜੇ ਜਾਈ, ਤੁਸੀਂ ਮਹਾਰਾਜ ਸਾਡੇ ਨਾਲ ਬਿਨਾਂ ਬੋਲੇ ਤੋਂ ਤੇ ਸਾਨੂੰ ਮਿਲੇ ਤੋਂ ਬਗੈਰ ਚਲੇ ਜਾਓ, ਤੁਹਾਨੂੰ ਮਹਾਰਾਜ ਰੱਬ ਦੀ ਕਸਮ ਹੈ, ਰੱਬ ਦੀ ਸਾਹ ਲੱਗੇ ਜੇ ਤੁਸੀਂ ਇਸ ਤਰ੍ਹਾਂ ਬਿਨਾਂ ਬੋਲੇ ਤੇ ਜਾਂ ਭਾਵ ਸਾਡੇ ਨਾਲ ਬੋਲ ਮਿਲ ਕੇ ਬੋਲ ਕੇ ਵਚਨ ਕਰਕੇ ਹੀ ਫਿਰ ਜਾਓ ਜੀ। ਪੂਰਬ ਜਾਉਂਦਾ ਘਟਕਾ ਔਰੀ, ਮਹਾਰਾਜ ਪਹਿਲਾਂ ਵੀ ਉਹ ਸੱਤਵੀਂ ਵਾਲੇ ਦਿਨ ਵੀ ਰਹੇ, ਅੱਠਵੀਂ ਵਾਲੇ ਦਿਨ ਵੀ, ਨੌਵੀਂ ਦਿਨ ਵਾਲੇ, ਦਸਵੀਂ ਵਾਲੇ ਚਾਰ ਦਿਨ ਰਹੇ। ਪਹਿਲਾਂ ਵਾਂਗ ਹੀ ਕਹਿੰਦੇ ਦੋ ਘੁੜੀਆਂ ਮਾਰਾ ਹੋਰ, ਹਮ ਸੋ ਬੋਲਾ ਮਿਲੋ ਬਹੋਰੀ, ਸਾਡੇ ਨਾਲ ਮਾਰਾ ਤੁਸੀਂ ਬੋਲੋ ਚਲੋ ਤੇ ਨਾਲ ਸਾਡੇ ਨਾਲ ਹੀ ਮਾਰਾ ਪਹਿਲਾਂ ਵਾਂਗ ਫਿਰ ਹੁਣ ਮਿਲੋ ਜੁਲੋ। ਜਿਵੇਂ ਪਹਿਲਾਂ ਚਾਰ ਦਿਨ ਰਹੇ ਆ ਨਾ ਮਹਾਰਾਜ ਆਪਣੀ ਮੌਜ ਨਾਲ, ਤੇ ਹੁਣ ਦੋ ਘੜੀਆਂ ਮਾਰਾ ਜ਼ਰੂਰ ਰਹੋ। ਦੋ ਘੜੀਆਂ 48 ਮਿੰਟ ਸਾਡੇ ਨਾਲ ਕੋਈ ਵਚਨ ਵਿਲਾਸ ਕਰ ਲਓ, ਸਾਡੇ ਬੇਨਤੀਆਂ ਸੁਣ ਲਓ ਜੀ। ਅਸ ਅਰਦਾਸ ਕੀਨ ਜਬ ਦੋਈ, ਇਸ ਤਰ੍ਹਾਂ ਕਹਿੰਦੇ ਜਦੋਂ ਦੋਵੇਂ ਭਰਾਵਾਂ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕੀਤੀ ਹੈ। ਚਾਹੁੰਦੇ ਸ਼ਪੀਰ ਅਧਿਕ ਤਬ ਹੋਈ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਇਰਦ ਗਿਰਦ ਚਾਰੇ ਪਾਸੇ ਬੜੀ ਸੰਗਤਾਂ ਦੀ ਭੀੜ ਹੋ ਰਹੀ ਹੈ। ਆਹ ਸੁਲੱਖਣੀ ਚਰਨਨ ਪਾਸੂ, ਜਿਹੜੇ ਗੁਰੂ ਮਹਾਰਾਜ ਦੀ ਸੁਪਤਨੀ ਸੁਲੱਖਣੀ ਜੀ ਉਹ ਚਰਨਾਂ ਦੇ ਕੋਲ ਪਾਸੇ, ਲੋਚਨ ਤੇ ਗੇਰਤ ਬਹੁ ਆਸੂ, ਪਤੀ ਗੁਰੂ ਜੀ ਹੁਣ ਸੱਚਖੰਡ ਗਵਨ ਕਰ ਰਹੇ, ਜਿਸ ਕਰਕੇ ਨਿਤਰਾ ਵਿੱਚੋਂ ਵਿਰਾਗ ਵਿੱਚ ਆ ਕੇ ਅਥਰੂ ਜੇ ਘੇਰ ਰਹੇ ਹਨ। ਉਪਤ ਸ਼ਾਹ ਬਿਪਰ ਸਿੱਖ ਬ੍ਰਿੰਦਾ, ਉੱਥੇ ਪਾਤਸ਼ਾਹ ਵੀ, ਸ਼ਾਹੂਕਾਰ ਵੀ, ਬ੍ਰਾਹਮਣ ਵੀ, ਹੋਰ ਸਮੂਹ ਸਿੱਖ ਸੇਵਕ, ਸਤਨਾਮ ਸਿਮਰੈ ਸੁਖ ਕੰਦਾ, ਜੋ ਸੁਖਾਂ ਦਾ ਬੱਦਲ ਰੂਪ ਸਤਨਾਮ ਵਾਹਿਗੁਰੂ ਉਹ ਸਿਮਰ ਰਹੇ ਹੈ, ਜਪ ਰਹੇ ਹਨ। ਠਾਂਡੇ ਬੰਦੇ ਹੱਥ ਸਮੀਪਾ, ਸਾਰੇ ਕਹਿੰਦੇ ਹੱਥ ਜੋੜ ਜੋੜ ਕੇ ਕੋਲ ਖਲੋਤੇ ਤੇ ਮੱਥਾ ਟੇਕ ਰਹੇ। ਸੁਣੀ ਬਿਨੈ ਬੇਦੀ ਕੁਲ ਦੀਪਾ, ਇੱਧਰ ਦੋਵੇਂ ਸੁਪੁੱਤਰਾਂ ਦੀ ਜਿਹੜੀ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਸੁਣ ਰਹੀ ਹੈ। ਤਾਤਨ ਸੋ ਬੋਲਣ ਕੇ ਕਾਰਨ, ਇਸ ਵੇਲੇ ਆਪਣੇ ਸੁਪੁੱਤਰਾਂ ਦੇ ਨਾਲ ਕਹਿੰਦੇ ਬਚਨ ਵਿਲਾਸ ਕਰਨ ਵਾਸਤੇ, ਉੱਠ ਬੈਠ ਤਬ ਨਰਕ ਨਿਵਾਰਨ, ਕੋਈ ਸੁੱਤਾ ਮਨੋ ਕਹਿੰਦੇ ਉੱਠ ਕੇ ਬੈਠ ਜਾਂਦਾ, ਇਸ ਤਰ੍ਹਾਂ ਨਰਕਾਂ ਦੇ ਦੁੱਖਾਂ ਨੂੰ ਨਿਵਰਤ ਕਰ ਦੇਣ ਵਾਲੇ ਸਤਿਗੁਰੂ ਵਜ ਨਾਲ ਹੀ ਉੱਠ ਕੇ ਬੈਠ ਗਏ ਹਨ। ਅਰੁਣ ਪ੍ਰਫੁੱਲਿਤ ਕਮਲ ਵਿਸਾਲਾ, ਆਪਦਾ ਜਿਹੜਾ ਮੁੱਖ ਹੈ ਜਿਵੇਂ ਲਾਲ ਰੰਗ ਦਾ ਕਮਲ ਖਿੜਿਆ ਹੁੰਦਾ ਹੈ, ਉਹ ਚਿਹਰਾ ਖਿੜਿਆ ਲਾਲੋ ਲਾਲ ਹੋਇਆ ਪਿਆ ਹੈ। ਬਦਨ ਸੁਹਾਵਤ ਅਸਤੇ ਕਾਲਾ, ਮਹਾਰਾਜ ਦਾ ਜਿਹੜਾ ਮੁੱਖ ਹੈ ਕਹਿੰਦੇ ਇਸ ਤਰ੍ਹਾਂ ਸੋਭਨੀਕ ਹੈ ਜਿਵੇਂ ਲਾਲ ਰੰਗ ਦਾ ਕਮਲ ਖਿੜਿਆ ਹੁੰਦਾ ਹੈ। ਦੇਖ ਅਚੰਭ ਭਏ ਨਰ ਨਾਰੀ, ਨੇ ਸਤਰੀ ਪੁਰਸ਼ ਉੱਥੇ ਬੈਠੇ ਹੈ, ਮਹਾਰਾਜ ਜਦੋਂ ਉੱਠ ਕੇ ਬਹਿ ਗਏ ਦੇਖ ਕੇ ਸਾਰੇ ਚੰਬੇ ਹੱਕੇ ਬੱਕੇ ਜਿਹੀ ਹੋ ਗਏ। ਚਾਹੁੰਦੇ ਜੈ ਜੈਕਾਰ ਉਚਾਰੀ, ਮਹਾਰਾਜ ਵੀ ਬੈਠ ਗਏ ਉੱਠ ਕੇ, ਜਾਂਦੇ ਹੋ ਗਏ ਚਾਰ ਸਪੇਰੇ ਤੋਂ ਜੈ ਜੈਕਾਰ ਦੇ ਆਵਾਜ਼ਾਂ ਆਇਆ ਵੀ ਤੁਹਾਡੀ ਮਹਾਰਾਜ ਜੈ ਹੋਵੇ, ਫਤਿਹ ਹੋਵੇ ਗੁਰੂ ਨਾਨਕ ਸਾਹਿਬ। ਠਾਡੇ ਦੁਆ ਤਾਤਨ ਕੋ ਦੇਖਾ, ਉਸ ਵੇਲੇ ਮਹਾਰਾਜ ਨੇ ਉੱਠ ਕੇ ਆਪਣੇ ਦੋਵੇਂ ਸੁਪੁੱਤਰਾਂ ਨੂੰ ਖੜੋਤੇ ਹੋਏ ਦੇਖਿਆ। ਬੋਲੇ ਗੁਰ ਕਰ ਕਿਰਪਾ ਵਿਸ਼ੇਖਾ, ਦੋਵੇਂ ਪੁੱਤਰਾਂ ਤੇ ਬਹੁਤ ਹੀ ਕਿਰਪਾ ਕਰਦੇ ਹੋ ਬਚਨ ਬੋਲੇ। ਜਾਜਤ ਜੇ ਜੀਵਨ ਬਹੁ ਮੇਰਾ, ਕਹਿੰਦੇ ਵੀ ਸ੍ਰੀ ਚੰਦ ਲਕਸ਼ਮੀ ਦਾਸ ਜੇ ਬਹੁਤਾ ਸਮਾਂ ਸਾਡਾ ਤੁਸੀਂ ਇਹ ਜੀਵਨ ਮੰਗ ਲੈਂਦੇ ਵੀ ਹੋਰ 100 ਸਾਲ ਤੱਕ ਤੁਸੀਂ ਜੀਵਨ ਜਾਉਂਦੇ ਰਹੋ। ਸੋ ਪਾਵਤ ਅਬ ਹੁਤੀ ਨ ਦੇ ਰਹਾ, ਕਹਿੰਦੇ ਉਹ ਵੀ ਪਾ ਲੈਂਦੇ ਜਿਵੇਂ ਤੁਸੀਂ ਕਹਿੰਦੇ 50 ਸਾਲ 100 ਸਾਲ ਜੀਂਦੇ ਰਹੋ, ਉਹ ਵੀ ਪਾ ਲੈਂਦੇ, ਇਸ ਤਰ੍ਹਾਂ ਹੀ ਜਿਉਂਦੇ ਰਹਿੰਦੇ, ਕੋਈ ਦੇਰ ਨੀ ਹੋਣੀ ਸੀ। ਦੁਆ ਘਟਕਾ ਜਾਚੀ ਤੁਮ ਜੋਈ, ਇਸ ਪੁੱਤਰੋ ਤੁਸੀਂ ਦੋ ਘੜੀਆਂ ਵੀ ਹੋਰ ਜਾਉਂਦੇ ਹੋ, ਵਚਨ ਕਰੋ ਇਹ ਮੰਗੀਆਂ ਸਾਥ, ਨਹਿ ਅਧੀਨ ਤੁਮਰੇ ਕੱਛ ਸੋਈ, ਵੀ ਤੁਹਾਡੇ ਕਹਿੰਦੇ ਅਧੀਨੇ ਤੁਹਾਡੇ ਵਸ ਦੀ ਗੱਲ ਨਹੀਂ ਹੈ। ਨਿਰੰਕਾਰ ਭਾਵੀ ਜੋ ਆਹੀ, ਇਹ ਤਾਂ ਜਿਹੜਾ ਨਿਰਾਕਾਰ ਸਰੂਪ ਵਾਹਿਗੁਰੂ ਹੈ, ਜਿਵੇਂ ਉਹਦੀ ਭਾਵੀ ਹੈ, ਜਿਵੇਂ ਉਹਦੀ ਆਗਿਆ, ਸੋਈ ਹੋਤ ਮਿਟੈ ਕਬ ਨਾਹੀ, ਜਿਵੇਂ ਆਗਿਆ ਹੁੰਦੀ ਉਵੇਂ ਕਹਿੰਦੇ ਹੁੰਦਾ, ਉਹ ਆਗਿਆ ਮਿਟਦੀ ਨਹੀਂ ਹੁੰਦੀ। ਅਬ ਜੋ ਹੈ ਤੁਮਰੇ ਮਨ ਮਾਹੀ, ਕਹਿੰਦੇ ਵੀ ਲਕਮੀ ਚੰਦ ਸ੍ਰੀ ਚੰਦ ਜੋ ਤੁਹਾਡੇ ਮਨ ਦੇ ਚ ਹੈ ਕੋਈ, ਕਰੋ ਪ੍ਰਤੱਖ ਹਮਾਰੇ ਪਾਹੀ, ਸਾਡੇ ਕੋਲ ਪਾ ਕੋਲ ਬੈਠ ਕੇ ਉਹਨੂੰ ਪ੍ਰਗਟ ਕਰ ਦਿਓ ਸਾਨੂੰ, ਕਹਿੰਦੇ ਮੁਖ ਤੋਂ ਬੋਲ ਕੇ ਦੱਸ ਦਿਓ। ਪੂਰਬ ਰਹੇ ਬੁਲਾਏ ਨ ਆਏ, ਦੇਖ ਲੋ ਸ੍ਰੀ ਚੰਦ ਲਕਮੀ ਜੀ, ਪਹਿਲਾਂ ਅਸੀਂ ਤੁਹਾਨੂੰ ਬੁਲਾ ਰਹੇ ਸੀ, ਤੁਸੀਂ ਆਏ ਨਹੀਂ। ਕਰੀ ਬਾਤ ਆਪਣ ਮਨ ਪਾਏ, ਤੁਸੀਂ ਵੀ ਦੋਵੇਂ ਭਰਾਵਾਂ ਨੇ ਆਪਣੇ ਮਨ ਦੀ ਭੌਂਦੀ ਆਪਣੀ ਮਨ ਮਰਜ਼ੀ ਦੀ ਗੱਲ ਜੀ ਕੀਤੀ ਹੈ। ਤੇ ਛਿਨ ਸ੍ਰੀ ਚੰਦ ਕਰ ਬੰਦੇ, ਉਸ ਵੇਲੇ ਜਿਹੜਾ ਵੱਡਾ ਭਰਾ ਸ੍ਰੀ ਚੰਦ ਆ, ਉਸਨੇ ਹੱਥ ਜੋੜੇ ਸਤਿਗੁਰੂ ਅੱਗੇ, ਬੋਲਿਓ ਬਚਨ ਸੁਣੋ ਸੁਖ ਕੰਦੇ, ਬਚਨ ਸ੍ਰੀ ਚੰਦ ਬੋਲਿਆ, ਹੇ ਸੁਖਾਂ ਦੇ ਬੱਦਲ ਪਿਤਾ ਗੁਰੂ ਜੀ ਸੁਣਾ, ਤੁਮ ਅੰਤਰ ਜਾਮੀ ਸਭ ਜਾਣੋ, ਮਹਾਰਾ ਮੈਨੂੰ ਕਹਿਣ ਦੀ ਲੋੜ ਵੀ ਹੈ ਨੀ, ਤੁਸੀਂ ਅੰਤਰ ਜਾਨੀ ਆ, ਸਭ ਕੁਝ ਜਾਣ ਰਹੇ ਹੋ। ਬਿਨਾਂ ਕਹੇ ਤੇ ਭੇਵ ਪਛਾਣੋ, ਬਿਨਾਂ ਕਹਿੰਦੇ ਕਹੇ ਤਾਂ ਸਾਰਾ ਭੇਦ ਤੁਸੀਂ ਪਛਾਣਦੇ ਹੋ। ਪੁੱਛੋ ਤਦੇ ਅਪਕਾਰ ਹੋ ਉਚਾਰੀ, ਹਾਂ ਮਹਾਰਾ ਤੁਸੀਂ ਮੈਨੂੰ ਪੁੱਛਦੇ ਹੋ, ਇਸ ਕਰਕੇ ਮੈਂ ਤੁਹਾਨੂੰ ਮਹਾਰਾ ਉਚਾਰਨ ਕਰਕੇ ਬੋਲ ਕੇ ਦੱਸਦਾ। ਪਿਤਾ ਵਸਤ ਕੇ ਸੁਤ ਅਧਿਕਾਰੀ, ਉਹ ਕੀ ਹੈ ਮਹਾਰਾਜ, ਜਿਹੜੀ ਪਿਤਾ ਦੀ ਕੋਈ ਘਰ ਵਿੱਚ ਵਸਤੂ ਪਈ ਹੁੰਦੀ ਜਾਂ ਪਿਤਾ ਕੋਲ ਜੋ ਖੱਟਿਆ ਕਮਾਇਆ ਹੁੰਦਾ, ਉਹਦੇ ਪੁੱਤਰ ਹੱਕਦਾਰ ਹੁੰਦੇ। ਹਮਕੋ ਛੂਛਾ ਛੋਰ ਪਿਆਨੇ, ਜੀ ਮਹਾਰਾਜ ਸਾਨੂੰ ਸਭ ਪਾਸੇ ਤੋਂ ਖਾਲੀ ਛੱਡ ਕੇ ਚਲੇ ਜਾ ਰਹੇ। ਥਾਪਿਓ ਲਹਿਣਾ ਆਪਣਾ ਸਥਾਨੇ, ਆਪਣੇ ਅਸਥਾਨ ਤੇ ਤੁਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਇਸਤਤ ਕਰ ਦਿੱਤਾ। ਕਲਾ ਵਿਸਾਲਹ ਤੇ ਤਜ ਖਾਲੀ, ਆਪ ਜੀ ਕੋਲੇ ਮਹਾਨ ਸ਼ਕਤੀ ਸੀ, ਉਹਦੋਂ ਵੱਲੋਂ ਵੀ ਸਾਨੂੰ ਖਾਲੀ ਛੱਡ ਦਿੱਤਾ। ਕਰੀ ਆਪ ਅਸਮੰਜਸ ਚਾਲੀ, ਇਹ ਮਹਾਰਾ ਆਪ ਜੀ ਨੇ ਉਲਟੀ ਜੀ ਜਿਹੜੀ ਰੀਤੀ ਕਰ ਲਈ ਹੈ, ਤੁਹਾਨੂੰ ਸਾਰੀ ਸ਼ਕਤੀ ਵੀ ਸਾਨੂੰ ਦੇਣੀ ਚਾਹੀਦੀ ਸੀ, ਜੋ ਤੁਹਾਡੇ ਕੋਲ ਹੋਰ ਸੀ ਉਹ ਵੀ ਸਾਨੂੰ ਦੇ ਕੇ ਜਾਣਾ ਚਾਹੀਦਾ ਸੀ। ਦਈ ਅਪਰ ਕੋ ਸਰਬ ਵਡਾਈ, ਸਭ ਤਰ੍ਹਾਂ ਦੀ ਜਿਹੜੀ ਵੱਡ ਵੱਡੇ ਆਈ ਹੈ ਤੁਸੀਂ ਹੋਰ ਨੂੰ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਹੈ। ਤੁਮਰੇ ਸੁਤ ਕਿਆ ਜਗ ਮਹਿ ਪਾਈ, ਇਸ ਕਰਕੇ ਮਹਾਰਾ ਅਸੀਂ ਦੋ ਤੁਹਾਡੇ ਸਪੁੱਤਰਾਂ ਸ੍ਰੀ ਚਤ ਚੰਦ ਤੇ ਲਕਮੀ ਦਾਸ, ਅਸੀਂ ਮਹਾਰਾ ਹੁਣ ਸੰਸਾਰ ਵਿੱਚ ਕੀ ਪਾਵਾਂਗੇ, ਕੀ ਪ੍ਰਾਪਤ ਕਰਾਂਗੇ, ਸਾਨੂੰ ਕੀ ਮਿਲੂ ਇੱਥੇ। ਦੋਹਰਾ ਬਚਨ ਸੁਣੇ ਨਿਜ ਸੁਤਨ ਕੇ, ਉਸ ਵੇਲੇ ਦੋ ਸੁਪੁੱਤਰਾਂ ਦੇ ਬਚਨ ਸੁਣੇ ਹਨ। ਸ੍ਰੀ ਨਾਨਕ ਗਤ ਦਾਏ, ਸੋਭਾ ਵਾਲੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਹਨ। ਸਭ ਕੇ ਸੁਣਤ ਸਲੋਕ ਇੱਕ, ਸਾਰੀਆਂ ਸਿੱਖ ਸੰਗਤਾਂ ਦੇ ਸੁਣਦਿਆਂ ਹੋਏ ਇੱਕ ਜਿਹੜਾ ਸਲੋਕ ਹੈ। ਉਚਰਿਓ ਬਦਨ ਬਣਾਏ, ਮਹਾਰਾ ਨੇ ਬਣਾ ਸਵਾਰੇ ਮੁਖ ਤੋਂ ਉਚਾਰ ਕੇ ਇਹਨਾਂ ਨੂੰ ਸੁਣਾਇਆ। ਮਹੱਲਾ ਪਹਿਲਾ, ਲੱਖ ਨੇਕੀਆ ਚੰਗਿਆਈਆ। ਮਹਾਰਾ ਕਹਿੰਦੇ ਵੀ ਆਪਣੀ ਮਨਮਤ ਅਨੁਸਾਰ ਭਾਵੇਂ ਲੱਖਾਂ ਨੇਕੀਆਂ ਕਰੀਜੇ, ਲੱਖਾਂ ਪਰਉਪਕਾਰ ਕਰੀਜੇ, ਆਪਣੀ ਮਨਮਤ ਅਨੁਸਾਰ, ਆਪਣੀ ਮਨਮਰਜ਼ੀ ਅਨੁਸਾਰ ਤੇ ਲੱਖਾਂ ਹੀ ਚੰਗਿਆਈਆਂ ਭਲਿਆਈਆਂ ਕਰੀ ਜਾਏ ਆਪਣੀ ਮਨਮਤ ਅਨੁਸਾਰ। ਲੱਖ ਪੁੰਨਾ ਪਰਵਾਨ, ਇਸੇ ਤਰ੍ਹਾਂ ਕਹਿੰਦੇ ਲੱਖਾਂ ਪੁੰਨ ਉਹ ਕਰੀ ਜਾਵੇ, ਭੈਣ ਪ੍ਰਵਾਨ ਹੋ ਜਾਵੇ। ਲੱਖ ਤਪ ਉੱਪਰ ਤੀਰਥਾਂ, ਇਸੇ ਤਰ੍ਹਾਂ ਤੀਰਥਾਂ ਉੱਪਰ ਜਾ ਕੇ ਲੱਖਾਂ ਵਰੇ ਤੱਕ ਤਪ, ਲੱਖਾਂ ਤਰ੍ਹਾਂ ਦਾ ਤਪ ਕਰੇ, ਧੋਣੇ ਤਾਪੇ ਪੁੱਠਾ ਜਾ ਉੱਠ ਕੇ ਕਪਾਲੀ ਆਸਣ ਲਾ ਕੇ ਤਪ ਕਰੇ, ਜਾਂ ਇਸੇ ਤਰ੍ਹਾਂ ਜਲ ਧਾਰਾ ਜਾਂ ਪਾਣੀ ਜਾਂ ਸਿਰ ਠੰਡਾ ਪਾਈ ਜਾਏ, ਜੰਗਲ ਵਿੱਚ ਬੈਠ ਕੇ ਭੁੱਖਾ ਧਿਆ ਜਾਂ ਮਰੀ ਜਾਂ, ਲੱਖਾਂ ਵਰੇ ਤੱਕ ਲੱਖਾਂ ਤਰ੍ਹਾਂ ਦਾ ਜਿਹੜਾ ਤਪ ਹੈ ਤੀਰਥਾਂ ਉੱਪਰ ਬੈਠ ਕੇ ਕਰੇ। ਸਹਿਜ ਯੋਗ ਬੇਬਾਣ, ਇਸੇ ਤਰ੍ਹਾਂ ਕਹਿੰਦੇ ਬੇਬਾਣ ਉਜਾੜ ਵਿੱਚ ਜਾ ਕੇ ਜਿਹੜਾ ਯੋਗ ਹੈ ਉਹ ਸਹਿਜ ਨਾਲ ਕਰੇ, ਜਣੀ ਇੱਕ ਤਾਂ ਤੇਜ਼ੀ ਨਾਲ ਨਹੀਂ, ਯੋਗ ਜਿਹੜਾ ਕਹਿੰਦੇ ਸਹਿਜ ਨਾਲ ਕਰੇ, ਹੌਲੀ ਹੌਲੀ ਢੰਗ ਤਰੀਕੇ ਨਾਲ ਕਰੇ, ਕਾਹਲੀ ਨਾ ਕਰੇ। ਜਾਂ ਜਿਹੜਾ ਸਹਿਜ ਯੋਗ ਹੈ ਉਹ ਕਹਿੰਦੇ ਇਕਾਂਤ ਵਿੱਚ ਬੈਠ ਕੇ, ਬਿਬਾਨ ਵਿੱਚ ਪਾਸੇ ਇਕਾਂਤ ਦੂਰ ਬੈਠ ਕੇ ਕਰੇ। ਇੱਕ ਹੈ ਉਹ ਹੱਠ ਯੋਗ, ਇੱਕ ਹੈ ਭਗਤੀ ਯੋਗ, ਇੱਕ ਗਿਆਨ ਯੋਗ ਹੈ। ਸਹਿਜ ਯੋਗ ਕਹਿ ਦਿਓ, ਗਿਆਨ ਯੋਗ ਕਹਿ ਦਿਓ। ਇਸ ਤਰ੍ਹਾਂ ਇਕਾਂਤ ਵਿੱਚ ਬੈਠ ਕੇ ਸਹਿਜ ਯੋਗ ਗਿਆਨ ਯੋਗ ਵੀ ਕਰੇ। ਲੱਖ ਸੂਰਤਨ ਸੰਗ ਰਾਮ, ਇਸੇ ਤਰ੍ਹਾਂ ਕਹਿੰਦੇ ਜੰਗ ਯੁੱਧ ਵਿੱਚ ਜਾ ਕੇ ਲੱਖਾਂ ਤਰ੍ਹਾਂ ਦੀਆਂ ਜਿਹੜੀਆਂ ਸੂਰਮਤਾਈਆਂ ਬਹਾਦਰੀਆਂ ਜੀਆਂ ਦਿਖਾਵੇ। ਰਣ ਮਹਿ ਛੁੱਟ ਹੈ ਪ੍ਰਾਣ, ਫਿਰ ਕਹਿੰਦੇ ਜੰਗ ਯੁੱਧ ਵਿੱਚ ਹੀ ਕਹਿੰਦੇ ਪ੍ਰਾਣ ਛੁੱਟ ਜਾਣ, ਭਾਵ ਪਿੱਛੇ ਨਾ ਹਟੇ ਮੂੰਹ ਨਾ ਵੜੇ, ਜੰਗ ਕਰਦਾ ਹੀ ਸ਼ਹੀਦੀ ਪ੍ਰਾਪਤ ਕਰ ਜਾਵੇ। ਲੱਖ ਸੁਰਤੀ ਲੱਖ ਗਿਆਨ ਧਿਆਨ, ਇਸ ਤਰ੍ਹਾਂ ਕਹਿੰਦੇ ਲੱਖਾਂ ਸੁਰਤੀਆਂ ਦਾ ਪਾਠ ਕਰੇ, ਲੱਖਾਂ ਹੀ ਕਹਿੰਦੇ ਜਿਹੜੇ ਗਿਆਨਾਂ ਧਿਆਨਾਂ ਦਾ ਕਥਨ ਕਰੇ। ਪੜੀ ਇਹ ਪਾਠ ਪੁਰਾਣ, ਲੱਖਾਂ ਜਿਹੜੇ ਪੁਰਾਣਾਂ ਦੇ ਪਾਠ ਵੀ ਪੜੀ ਜਾਵੇ, ਪੜਦਾ ਰਹੇ। ਜਿਨ ਕਰਤਾ ਕਰਨਾ ਕੀਆ, ਮਹਾਰਾਜ ਕਹਿੰਦੇ ਵੀ ਜਿਸ ਕਰਤੇ ਵਾਹਿਗੁਰੂ ਨੇ ਕਰਨਾ ਕੀ ਸੰਸਾਰ ਕੀਤਾ ਹੈ, ਲਿਖਿਆ ਆਵਣ ਜਾਣ, ਉਹਨੇ ਸਭ ਦੇ ਕਹਿੰਦੇ ਮੱਥੇ ਤੇ ਆਉਣ ਜਾਣਾ ਲਿਖਿਆ ਹੋਇਆ। ਭਾਵੇਂ ਪੁੰਨ ਕਰਨ ਵਾਲਾ ਹੈ, ਭਲਾਈ ਕਰਨ ਵਾਲਾ ਹੈ, ਭਾਵੇਂ ਤਪ ਕਰਨ ਵਾਲਾ ਹੈ ਤੀਰਥਾਂ ਤੇ, ਭਾਵੇਂ ਸਹਿਜ ਯੋਗ ਕਰਨ ਵਾਲਾ ਹੈ, ਭਾਵੇਂ ਸੂਰਮਤਾਈਆਂ ਜੰਗ ਖਾਉਣ ਵਾਲਾ ਹੈ, ਪ੍ਰਾਣ ਛੱਡਣ ਵਾਲਾ ਹੈ। ਇਸ ਤਰ੍ਹਾਂ ਕਹਿੰਦੇ ਏਡੇ ਵੱਡਿਆਂ ਤੇ ਸਾਰਿਆਂ ਨੇ ਉਹ ਵਾਹਿਗੁਰੂ ਨੇ ਕਹਿੰਦੇ ਜਿਸ ਨੇ ਸੰਸਾਰ ਕੀਤਾ ਸਭ ਦੇ ਉੱਪਰ ਆਉਣ ਜਾਣਾ ਲਿਖਿਆ, ਉਹ ਸਭ ਆਉਂਦੇ ਜਾਂਦੇ ਹਨ। ਨਾਨਕ ਮਤੀ ਮਿਥੇ, ਮਹਾਰਾਜ ਕਹਿੰਦੇ ਜਿਹੜੀ ਆਪਣੀ ਮਨ ਦੀ ਮਤ ਜੀ ਹੈ ਉਹ ਐਵੇਂ ਮਿਥਿਆ, ਐਵੇਂ ਨਾਸ਼ ਮਤ ਹੈ, ਝੂਠੀ ਮੋਟੀ ਆਪਣੀ ਮਨ ਦੀ ਮਤ। ਕਰਮ ਸੱਚਾ ਨੀਸਾਨ, ਅਸਲ ਵਿੱਚ ਤਾਂ ਜਿਹੜਾ ਕਰਮ ਕੀ ਹੈ ਵਾਹਿਗੁਰੂ, ਗੁਰੂ ਦੀ ਕਰਮ ਕੀ ਹੈ ਮਿਹਰ ਹੈ, ਇਹੀ ਸੱਚਾ ਨਿਸ਼ਾਨ ਕੀ ਹੈ ਲੇਖ ਹੈ, ਇਹੀ ਅਸਲੀ ਕਹਿੰਦੇ ਦਰਗਾਹ ਦਾ ਅਸਲੀ ਸੱਚਾ ਟੋਂਬੂ ਹੈ, ਪਛਾਣ ਪੱਤਰ ਹੈ। ਜਾਂ ਕਰਮ ਸੱਚਾ ਨਿਸ਼ਾਨ, ਜਿਹੜਾ ਕੋਈ ਉਹ ਨਿਸ਼ਕਾਮ ਕਰਮ ਕਰਨਾ ਹੈ ਇਹੀ ਸੱਚਾ ਲੇਖ ਹੈ, ਇਹੀ ਸੱਚਾ ਅਗਲੀ ਰਾਹਦਾਰੀ ਪਛਾਣ ਪੱਤਰ ਹੈ ਦਰਗਾਹ ਦਾ। ਚੌਪਈ ਮਨ ਕੀ ਮਤ ਕਰਹਿ ਜੇ ਕੋਈ, ਸਾਰਾ ਕਹਿੰਦੇ ਆ ਜਿਹੜਾ ਉੱਪਰ ਅਸੀਂ ਦੱਸਿਆ, ਜੇ ਆਪਣੀ ਮਨ ਦੀ ਮਤ ਅਨੁਸਾਰ, ਜੇ ਆਪਣੀ ਮਨ ਮਰਜ਼ੀ ਅਨੁਸਾਰ ਜੇ ਕਰੇ। ਇੱਕ ਸਿੱਧ ਨਹਿ ਕੈਸੇ ਹੋਈ, ਕਹਿੰਦੇ ਬਹੁਤਾ ਤਾਂ ਕੀ ਇੱਕ ਵੀ ਇਹਦੇ ਵਿੱਚ ਕਹਿੰਦੇ ਉਹ ਸਿੱਧ ਨਹੀਂ, ਉਹਨੂੰ ਇਹ ਕਰਨ ਨਾਲ ਇੱਕ ਵੀ ਕੋਈ ਸਿੱਧੀ ਕੋਈ ਸ਼ਕਤੀ ਨਹੀਂ ਪ੍ਰਾਪਤ, 18 ਦੀ ਕੀ ਮਿਲੀ ਹੈ, ਇੱਕ ਵੀ ਸਿੱਧੀ ਇੱਕ ਵੀ ਕਾਮਯਾਬੀ ਹਾਸਲ ਨਹੀਂ ਹੋਵੇਗੀ। ਬਿਨਾਂ ਆਪਣੇ ਕਰਮ ਵਡਾਈ, ਮਹਾਰਾਜ ਕਹਿੰਦੇ ਆਪਣੇ ਕਰਮਾਂ ਤੋਂ ਬਗੈਰ ਜਿਹੜੀ ਕੋਈ ਵਡਿਆਈ ਹੈ, ਕਿਨਹੂੰ ਪਾਈ ਖਬਰ ਨਰਾਈ, ਬਹੁਤੀ ਤਾਂ ਕੀ ਆਪਣੇ ਚੰਗੇ ਸ਼ੁਭ ਕਰਮ ਤੋਂ ਬਗੈਰ ਕਿਸੇ ਨੇ ਰਾਈ ਜਿੰਨੀ ਖਬਰ ਨਹੀਂ ਪਾਈ ਹੈ। ਸ੍ਰੀ ਕਰਤਾਰ ਭਾਵਈ ਜੋਈ, ਇਸ ਕਰਕੇ ਵੀ ਸ੍ਰੀ ਚੰਦ ਲਕਸ਼ਮੀ ਦਾ ਜੋ ਪਰਮੇਸ਼ਰ ਵਾਹਿਗੁਰੂ ਨੂੰ ਪਾਉਂਦਾ ਚੰਗਾ ਲੱਗਦਾ। ਉਹ ਤਾਂ ਪ੍ਰਤੱਖ ਬਾਤ ਹੈ ਸੋਈ, ਅਸਲ ਰੂਪ ਦੇ ਵਿੱਚ ਜਿਹੜੀ ਜਿਹੜੀ ਗੱਲਬਾਤ ਹੈ ਪ੍ਰਗਟ ਪ੍ਰਤੱਖ ਸਭ ਦੇ ਸਾਹਮਣੇ ਹੋ ਜਾਂਦੀ ਹੈ। ਲੈਣ ਦੇਣ ਸਭ ਤਾਂ ਹੈ ਅਧੀਨਾ, ਜਿਹੜਾ ਕੋਈ ਗੁਰਤਾ ਗਦੀ ਦਾ ਦੇਣਾ ਜਾਂ ਲੈਣਾ ਇਹ ਪਰਮੇਸ਼ਰ ਦੇ ਅਧੀਨ ਹੀ ਹੈ। ਔਰ ਨ ਕਿਸਹੂੰ ਕੇ ਕਰ ਕੀਨਾ, ਸ੍ਰੀ ਚੰਦ ਹੈ ਲਖਵੀ ਦਾਸ, ਕਹਿੰਦੇ ਹੋਰ ਕਿਸੇ ਦੇ ਹੱਥ ਵਿੱਚ ਹੈ ਨਹੀਂ ਹੈ। ਸੁਣ ਕੇ ਸੁੱਤ ਦੋਨੋਂ ਮੁਰਝਾਨੇ, ਜਦੋਂ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਜਿਹੜਾ ਸਾਰਾ ਕੁਛ ਕਰਤਾਰ ਦੇ ਅਧਾਨ ਦੇਣਾ ਲੈਣਾ ਸ੍ਰੀ ਚੰਦ ਤੇ ਲਖਮੀ ਚੰਦ ਸੁਣ ਕੇ ਦੋਵੇਂ ਮੁਰਝਾ ਗਏ, ਉਪਰਾਮ ਜੇ ਹੋ ਗਏ। ਅਧੀਨ ਪੁੰਨ ਬਚਨ ਬਖਾਨੇ, ਫਿਰ ਬਹੁਤ ਹੀ ਅਧੀਨ ਕਾ ਸਹਿਤ ਹੋ ਕੇ ਦੋਹਾਂ ਨੇ ਬਚਨ ਕਹੇ। ਨਹੀਂ ਹਮਾਰੋ ਚਾਰੋ ਕੋ, ਮਹਾਰਾਜ ਪਿਤਾ ਜੀ ਤੁਸੀਂ ਰੱਬ ਰੂਪ, ਤੁਹਾਡੇ ਅੱਗੇ ਸਾਡਾ ਕੋਈ ਚਾਰਾ ਤਾਂ ਜ਼ੋਰ ਤਾਂ ਨਹੀਂ ਚੱਲਦਾ, ਬਸ ਨਹੀਂ ਚੱਲਦਾ ਹੈ। ਜਿਉਂ ਭਾਵੈ ਤਿਉਂ ਕਰੀਏ ਸੋ, ਮਹਾਰਾਜ ਚੰਗਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਵੇਂ ਕਰ ਕਰਾ ਲਈਏ। ਜਗ ਮਹਿਮਾਨਤਾ ਹੋਏ ਨਾ ਹਮਾਰੀ, ਪਰ ਮਹਾਰਾਜ ਤੁਸੀਂ ਸਾਨੂੰ ਖਾਲੀ ਛੱਡ ਦਿੱਤਾ, ਜਿਸ ਕਰਕੇ ਸਾਡੀ ਸੰਸਾਰ ਦੇ ਕੁਝ ਮਾਨਤਾ ਨਹੀਂ ਹੋਣੀ, ਪੂਜਾ ਨਹੀਂ ਹੋਣੀ। ਕੋਈ ਨਾ ਦੇਵੈ ਭੇਟ ਅਗਾਰੀ, ਆਉਣ ਵਾਲੇ ਸਮੇਂ ਵਿੱਚ ਸਾਨੂੰ ਕੋਈ ਭੇਟਾ ਨਹੀਂ ਦੇਵੇ, ਸਾਡੇ ਅੱਗੇ ਕੋਈ ਨਹੀਂ ਭੇਟਾ ਲਿਆ ਕੇ ਰੱਖੇਗਾ, ਕੋਈ ਨਹੀਂ ਮੱਥਾ ਟੇਕੇਗਾ। ਨਾਮ ਲਾਜ ਤੁਮ ਹੀ ਕੋ ਸਾਰੀ, ਇਸ ਕਰਕੇ ਮਹਾਰਾਜ ਲੱਜਿਆ ਵੀ ਤੁਹਾਨੂੰ ਹੈ, ਤੁਹਾਡੇ ਨਾਮ ਨੂੰ ਲੱਜਿਆ। ਲੋਕ ਕਹਿਣਗੇ ਗੁਰੂ ਨਾਨਕ ਦੇ ਪੁੱਤਰਾ ਖਾਲੀ ਫਿਰਦੇ ਹੈ, ਇਹਨਾਂ ਨੂੰ ਕੁਝ ਨਹੀਂ ਕੋਈ ਮਿਲਦਾ ਹੈ, ਇਸ ਕਰਕੇ ਤੁਹਾਡੇ ਨਾਮ ਨੇ ਮਾਰਾ ਲਾਜ ਹੈ। ਇਉਂ ਕਹਿ ਮੁਖ ਤੇ ਤੂਸ਼ਨ ਧਾਰੀ, ਇਉਂ ਕਹਿ ਕੇ ਮੁਖੋਂ ਦੋਹਾਂ ਨੇ ਚੁੱਪ ਧਾਰ ਲਈ ਹੈ। ਗੁਣ ਖਾਨੀ ਸੁਣ ਕਰੁਣਾ ਠਾਨੀ, ਗੁਰਾਂ ਦੇ ਖਾਣ ਸਤਿਗੁਰਾਂ ਨੇ ਪੁੱਤਰਾਂ ਨਿਮਰਤਾ ਦੀ ਗੱਲ ਸੁਣ ਕੇ ਫਿਰ ਕਿਰਪਾ ਹੀ ਕੀਤੀ ਹੈ। ਬੋਲੇ ਸੁਤਨ ਸੰਗ ਪੁੰਨ ਬਾਨੀ, ਮੇਰੇ ਦੋਵੇਂ ਸੁਪੁੱਤਰਾਂ ਦੇ ਸਾਥ ਬਚਨ ਬੋਲੇ, ਰਿੱਧ ਸਿੱਧ ਸਭ ਹੋਇਆ ਕੁੱਲ ਮਾਹੀ। ਕਹਿੰਦੇ ਵੀ ਇਸ ਕੁਲ ਦੇ ਵਿੱਚ ਰਿੱਧੀਆਂ ਸਿੱਧੀਆਂ ਸਭ ਕੁਛ ਹੋਣਗੀਆਂ। ਪਟ ਧਨ ਧਾਮ ਤੋਟ ਕਬ ਨਾਹੀ, ਵਸਤਰ ਵੀ ਧਨ ਵੀ ਕਰ ਕੋਈ ਟੋਟ ਨੀ ਘਾਟ ਨੀ ਹੋਵੇਗੀ। ਗੁਰੂ ਪੀਰ ਕੋ ਜੋ ਹੈ ਸਵਾਨਾ, ਮਹਾਰਾਜ ਕਹਿੰਦੇ ਤੁਸੀਂ ਤਾਂ ਸਾਡੇ ਸਪੁੱਤਰ ਹੈ, ਗੁਰੂ ਪੀਰਾਂ ਦੇ ਤਾਂ ਜਿਹੜੇ ਦਰ ਕਰਦੇ ਕੁੱਕਰ ਵੀ ਹਨ। ਤਿੰਨ ਕੋ ਮਨ ਹੈ ਜਗਤ ਮਹਾਨਾ, ਉਹਨਾਂ ਨੂੰ ਵੀ ਸੰਸਾਰ ਦੇ ਲੋਕ ਮਹਾਨ ਪੂਜਣਗੇ ਵੀ ਇਹ ਵਾਹਿਗੁਰੂ ਨਾਨਕ ਦੇ ਦਰ ਕਰਦੇ ਸਵਾਨ ਹੈ, ਕੁੱਕਰ ਹੈ, ਪਹਿਰੇਦਾਰ ਹੈ। ਤੁਮ ਕੋ ਤਾਤ ਭਏ, ਤੁਮ ਤੋ ਤਾਤ ਮੁਝ ਤਨ ਤੇ, ਤੁਸੀਂ ਤਾਂ ਸਾਡੇ ਸਰੀਰ ਦੇ ਵਿੱਚੋਂ ਕਹਿੰਦੇ ਦੋ ਸੁਪੁੱਤਰ ਪੈਦਾ ਹੋਏ, ਸਾਡੇ ਅੰਸ਼ ਵੰਸ਼ ਹੋ। ਭੇਟਾ ਕਿਉਂ ਨਾ ਦੇਹ ਹਿਤ ਮਨ ਤੇ, ਆਪਣੇ ਮਨ ਦੇ ਹਿਤ ਨਾਲ ਪ੍ਰੇਮ ਨਾਲ ਤੁਹਾਨੂੰ ਗੁਰੂ ਕੇ ਸਿੱਖ ਕਿਉਂ ਨੀ ਕੋਈ ਭੇਟਾ ਦੇਣਗੇ। ਕਰਾ ਮਾਤ ਹੋਇ ਹੈ ਤੁਮ ਮਾਹੀ, ਕਹਿੰਦੇ ਤੁਹਾਡੇ ਕੋਲ ਵੀ ਤੁਹਾਡੇ ਆਉਣ ਵਾਲੇ ਵੰਸ ਵੰਸ ਵਿੱਚ ਕੁਝ ਵੀ ਕਰਾਮਾਤ ਹੋਵੇਗੀ। ਸਿੱਖ ਹਮਾਰੇ ਸਰਬ ਪੁਜਾਹੀ, ਇਹ ਸਾਡੀ ਅੰਸ ਵੰਸ ਜਾਣ ਕੇ ਸਾਡੇ ਸਿੱਖ ਤੁਹਾਨੂੰ ਵੀ ਸਤਿਕਾਰ ਦੇਣਗੇ। ਜਗਤ ਬਿਰਾਜਾ ਸਭ ਤੇ ਉੱਚੇ, ਇਸ ਤਰ੍ਹਾਂ ਵੀ ਤੁਸੀਂ ਵੀ ਸੰਸਾਰ ਦੇ ਵੀ ਸਾਰੇ ਸੰਸਾਰ ਤੋਂ ਉੱਚੇ ਹੋ ਕੇ ਸਵਾਏ ਮਨ ਹੋਵੋਗੇ। ਤੁਮਰੀ ਸਮਤਾ ਕੋ ਨਾ ਪਹੁੰਚੇ, ਤੁਹਾਡੀ ਬਰਾਬਰੀ ਤੇ ਕੋਈ ਹੋਰ ਨਹੀਂ ਪੁੱਜ ਸਕੇਗਾ। ਕਹੇ ਵੀ ਮੈਂ ਵੀ ਗੁਰੂ ਨਾਨਕ ਦਾ ਸਪੁੱਤਰ ਹੀ ਹਾਂ, ਤੁਸੀਂ ਅਖਵਾਵੋਗੇ। ਸੁਣੋ ਪਰੰਤ ਜੋ ਸ਼ਬਦ ਵਡਾਏ, ਫਿਰ ਵੀ ਕਹਿੰਦੇ ਸੁਣ ਲਓ, ਕਹਿੰਦੇ ਜਿਹੜੀ ਇਹ ਸ਼ਬਦ ਦੀ ਵਡਿਆਈ, ਅੱਗੇ ਉਪਦੇਸ਼ ਦੇਣਾ, ਨਾਮ ਜਪਣਾ ਜਪਾਉਣਾ, ਸਿੱਖਾਂ ਨੂੰ ਧਾਰਨਾ। ਸੋ ਅੰਗਦ ਨੇ ਨੀਕੇ ਪਾਈ, ਉਹ ਗੁਰੂ ਅੰਗਦ ਸਾਹਿਬ ਜੀ ਨੇ ਸਾਡੇ ਕੋਲੋਂ ਚੰਗੀ ਤਰ੍ਹਾਂ ਪ੍ਰਾਪਤ ਕਰ ਲਈ ਹੈ। ਹਿਰਦੇ ਵਿਚਾਰ ਲੈ ਹੋ ਤੁਮ ਦੇਖੀ, ਕਿਉਂਕਿ ਸਿਆਣੇ ਹੈ ਤੁਸੀਂ, ਹਿਰਦੇ ਵਿੱਚ ਚੰਗੀ ਤਰ੍ਹਾਂ ਸੋਚ ਵਿਕਾਰ ਕੇ ਦੇਖ ਲਓ। ਜਿਉਂ ਲੀਨੀ ਕੀ ਅਕਾਲ ਵਿਸੇਖੀ, ਬੜੀ ਤਕੜੀ ਘਾਲ ਨਾ ਕਮਾਈ ਕਰਕੇ ਉਹਨਾਂ ਨੇ ਇਹ ਦਾਤ ਪ੍ਰਾਪਤ ਕੀਤੀ ਹੈ। ਨਿਰਹੰਕਾਰ ਰਹਿਓ ਅਨੁਸਾਰੀ, ਜਿਹੜੇ ਲਹਿਣਾ ਜੀ ਹੈ ਉਹ ਸਾਰੇ ਸਮਾਂ ਵਿੱਚ ਹੀ ਕਹਿੰਦੇ ਬਿਨਾਂ ਹੰਕਾਰ ਤੋਂ ਸਾਡੇ ਆਗਿਆ ਅਨੁਸਾਰ ਹੀ ਰਹੇ। ਹਿਰਦੇ ਸਦੀਵ ਸੇਵ ਜਿਸ ਪਿਆਰੀ, ਗੁਰੂ ਅੰਗਦ ਸਾਹਿਬ ਜੀ ਨੂੰ ਹਿਰਦੇ ਵਿੱਚ ਸਾਡੀ ਸੇਵਾ ਕਰਨੀ ਬੜੀ ਪਿਆਰੀ ਸੀ। ਆਇਸ ਵਿਖੇ ਬਿਲਮ ਨਹਿ ਕੀਤੀ, ਜਦੋਂ ਸਾਡੇ ਆਗਿਆ ਹੁੰਦੀ ਸੀ ਉਦੋਂ ਇਹਨਾਂ ਨੇ ਕੋਈ ਦੇਰੀ ਢਿੱਲ ਮੱਠ ਨਹੀਂ ਕੀਤੀ। ਸੁਧੀ ਹੋਏ ਅਥਵਾ ਵਿਪਰੀਤੀ, ਭਾਵੇਂ ਸਾਡੀ ਜਿਹੜੀ ਆਗਿਆ ਸਿੱਧੀ ਹੁੰਦੀ ਭਾਵੇਂ ਉਲਟੀ ਹੁੰਦੀ ਸੀ, ਸਭ ਮੰਨਦੇ ਸੀ ਖੜੇ ਮੱਥੇ। ਅਵਰ ਕਹੇ ਗੁਣ ਅੰਗਦ ਕੇਰੇ, ਇਸ ਤਰ੍ਹਾਂ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਗੁਰੂ ਅੰਗਦ ਸਾਹਿਬ ਦੇ ਹੋਰ ਵੀ ਬੇਅੰਤ ਬੇਅੰਤ ਗੁਣ ਬਿਆਨ ਕੀਤੇ ਦੱਸੇ ਪੁੰਨ ਤੂਸ਼ਨ ਕੀ ਹੈ ਪ੍ਰਭੂ ਵਡੇਰੇ। ਉਸ ਤੋਂ ਬਾਅਦ ਜੋ ਸਭ ਤੋਂ ਵੱਡੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਉਹਨਾਂ ਨੇ ਚੁੱਪ ਧਾਰਨ ਕਰ ਲਈ ਹੈ। ਦੋ ਘਟੀ ਦੀ ਦਰਸ਼ਨ ਔਰੀ, ਇਸ ਤਰ੍ਹਾਂ ਦੋ ਘੜੀਆਂ 48 ਮਿੰਟ ਹੋਰ ਦਰਸ਼ਨ ਬਖਸ਼ੇ। ਨਰ ਹਜ਼ਾਰ ਬੰਦਾ ਹੈ ਕਰ ਜੋਰੀ, ਹਜ਼ਾਰਾਂ ਜਿਹੜੇ ਮਾਈ ਭਾਈ ਹੱਥ ਜੋੜ ਜੋੜ ਕੇ ਵਾਰੀ ਵਾਰੀ ਮੱਥੇ ਟੇਕੀ ਜਾ ਰਹੇ। ਦੋਹਰਾ ਸ੍ਰੀ ਸਤਿਗੁਰ ਸਮਚਿਤ ਪ੍ਰਭੂ। ਹਾਂ, ਉਸ ਵੇਲੇ ਸਤਿਗੁਰੂ ਕਹਿੰਦੇ ਸਮਾਨ ਚਿੱਤ ਵਾਲੇ ਬੈਠੇ ਬੀਚ ਸੁਹਾਏ, ਸਾਰੀਆਂ ਸੰਗਤਾਂ ਵਿੱਚ ਬੈਠੇ ਹੋਏ ਸੋਭਨੀਕ, ਮੁਖ ਪ੍ਰਸੰਨ ਸਮ ਚੰਦਰ ਕੋ, ਜਿਵੇਂ ਚੰਦਰਮਾ ਪੂਰਨ ਵਾਸੀ ਦਾ ਹੁੰਦਾ ਇਸ ਤਰ੍ਹਾਂ ਕਹਿੰਦੇ ਮੁਖ ਪ੍ਰਸੰਨ ਹੈ, ਚੰਦਰਮਾ ਵਾਂਗ ਲਿਸ਼ਕ ਰਿਹਾ ਹੈ। ਉਡਗਨ ਸਿੱਖ ਸਮੁਦਾਏ, ਜਿੰਨੇ ਸਿੱਖ ਸੇਵਕ ਹੈ ਸਾਰੇ ਕਹਿੰਦੇ ਜਿਵੇਂ ਕੋਈ ਪੂਰਨ ਵਾਸੀ ਦੇ ਇਰਦ ਗਿਰਦ ਤਾਰੇ ਹੋਣ, ਇਸ ਤਰ੍ਹਾਂ ਸਾਰੇ ਸਿੱਖ ਸੇਵਕ ਬੈਠੇ ਸਜ ਰਹੇ ਹਨ। ਚੌਪਈ ਦਿਪਤ ਤੇਜ ਮੁਖ ਕਾਂਤ ਵਿਸਾਲੀ, ਆਪ ਜੀ ਦੇ ਮੁਖ ਦਾ ਤੇਜ ਪ੍ਰਤਾਪ ਬੜੀ ਕਹਿੰਦੇ ਕ੍ਰਾਂਤੀ ਸੁੰਦਰਤਾ ਸਜ ਰਹੀ। ਬਾਲ ਅੰਸ਼ ਮਾਲੀ ਯੁੱਧ ਲਾਲੀ, ਇਸ ਤਰ੍ਹਾਂ ਕਹਿੰਦੇ ਉਹ ਅੰਸ਼ਾਂ ਵਾਲਾ ਕਿਰਨਾਂ ਦਾ ਮਾਲਾ ਵਾਲਾ ਉਹ ਕੌਣ ਹੈ? ਸੂਰਜ, ਇਸ ਕਰਕੇ ਅੰਸ਼ਮਾਲੀ ਦਾ ਨਾਂ ਸੂਰਜ ਹੈ, ਬਾਲ ਨੂੰ ਚੜ੍ਹ ਦੇਦਾ ਹੈ। ਜਿਸ ਤਰ੍ਹਾਂ ਕਹਿੰਦੇ ਚੜ੍ਹਦਾ ਸੂਰਜ ਜਿਹੜਾ ਲਾਲੀ ਸਹਿਤ ਹੁੰਦਾ ਹੈ, ਗਿਆਨ ਕਿਰਨ ਤੇ ਰਹਿਓ ਪ੍ਰਕਾਸ਼ੇ, ਉਹ ਗੁਰੂ ਮਹਾਰਾਜ ਕਹਿੰਦੇ ਗਿਆਨ ਦੀਆਂ ਕਿਰਨਾਂ ਦੇ ਨਾਲ ਸੂਰਜ ਰੂਪ ਹੋ ਕੇ ਪ੍ਰਕਾਸ਼ ਰਹੇ। ਸੇਵਕ ਰਿਧ ਅਰਬਿੰਦ ਵਿਕਾਸੇ, ਸੇਵਕਾਂ ਦੇ ਜਿਹੜੇ ਹਿਰਦੇ ਰੂਪੀ ਕਵਲ ਹੈ ਸਾਰੇ ਗੁਰੂ ਰੂਪ ਸੂਰਜ ਨੂੰ ਦੇਖ ਕੇ ਖੁੜ ਗਏ, ਖੁਸ਼ ਹੋ ਗਏ। ਭਰੇ ਕਿਰਪਾ ਰਸ ਨਯਨ ਰਸੀਲੇ, ਨਾਨਕ ਸਾਹਿਬ ਦੇ ਦੋਵੇਂ ਨੇਤਰ ਬੜੇ ਰਸੀਲੇ ਸੁੰਦਰ ਰਸ ਨਾਲ ਪ੍ਰੇਮ ਨਾਲ ਭਰੇ ਹੋਏ ਤੇ ਕਿਰਪਾ ਨਾਲ ਭਰੇ ਹੋਏ। ਹਿਤ ਉਪਕਾਰ ਸੁਸ਼ੀਲ ਸਬੀਲੇ, ਦੋਵੇਂ ਨੇਤਰ ਕਹਿੰਦੇ ਬੜੇ ਛਵੀ ਵਾਲੇ ਹੈ ਤੇ ਮਹਾਰਾਜ ਸੁਭਾਅ ਬੜਾ ਸੁਬੀਲ ਹੈ, ਬਹੁਤ ਪਰਉਪਕਾਰੀ ਹਨ। ਸਭ ਦਿਸ਼ ਦੇਖਤ ਕਰਤ ਕਿਰਤਾਰਥ, ਸਾਰੇ ਤਰਫਾਂ ਦੀ ਸਾਰੇ ਤਰਫ ਹੀ ਗੁਰੂ ਨਾਨਕ ਸਾਹਿਬ ਤੱਕ ਰਹੇ ਹੈ, ਸਭ ਨੂੰ ਸਫਲੇ ਨਿਹਾਲੇ ਨਿਹਾਲ ਕਰੀ ਜਾ ਰਹੇ। ਦਰਸਹਿ ਬ੍ਰਿੰਦ ਪਾਏ ਪਰਮਾਰਥ, ਇਸ ਤਰ੍ਹਾਂ ਬਹੁਤੇ ਦਰਸ਼ਨ ਪਾ ਕੇ ਪਰਮਾਰਥ ਦੀ ਪ੍ਰਾਪਤੀ ਕਰ ਰਹੇ, ਪਰਮੇਸ਼ਰ ਦੀ ਗਿਆਨ ਦੀ ਪ੍ਰਾਪਤੀ ਕਰ ਰਹੇ। ਤਿਸ ਖਿਨ ਬੁੱਢੇ ਦੁਆਕਾਰ ਜੋੜੇ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋੜੇ, ਦ੍ਰਿਸ਼ਟ ਲਾਏ ਪਦ ਪੰਕਜ ਓਰੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਬਨੀ ਨਿਗਾਹ ਲਾਈ ਹੈ, ਚਰਨਾਂ ਕਮਲਾਂ ਤੱਕ ਬੋਲੀ ਨਿਗਾਹ ਤਖਦਾ ਬੋਲਿਆ, ਗੁਰੂ ਜੀ ਬਚ ਸੁਣਬੇ ਕਹਿ ਅਰਜੀ, ਹੇ ਗੁਰੂ ਮਹਾਰਾਜ ਮੈਂ ਬੇਨਤੀ ਕਰਨਾ ਤੁਹਾਡੇ ਬਚਨ ਸੁਣਨਾ ਚਾਹੁੰਦਾ, ਸ੍ਰੀ ਗੁਰੂ ਜੀ ਸਭ ਸਿੱਖਾਂ ਨੂੰ ਮਰਜੀ, ਬਾਕੀ ਮਹਾਰਾਜ ਮੇਰੀ ਇਕੱਲੇ ਦੀ ਨੀ ਆ, ਜਿੰਨੇ ਸਿੱਖ ਬੈਠੇ ਇਹਨਾਂ ਦੀ ਵੀ ਮਰਜੀ ਹੈ, ਆਪ ਜੀ ਦੇ ਬਚਨ ਸੁਣਨੇ ਚਾਹੁੰਦੇ। ਉੱਤਮ ਵਾਹਿਗੁਰੂ ਸਤਨਾਮ, ਉਹ ਮਹਾਰਾਜ ਬਚਨ ਕਿਹੋ ਜਿਹੇ ਸੁਣਨੇ ਚਾਹੁੰਦੇ ਹੈ, ਗੁਰੂ ਘਰ ਦੇ ਵਿੱਚ ਆਪ ਜੀ ਦੇ ਘਰ ਦੇ ਵਿੱਚ ਸਭ ਤੋਂ ਉੱਤਮ ਸੱਚਾ ਨਾਮ ਵਾਹਿਗੁਰੂ ਗੁਰਮੰਤਰ ਹੈ। ਉਪਦੇਸ਼ੋ ਸੰਗਤ ਨਰ ਬਾਮ, ਜਿੰਨੇ ਮਹਾਰਾਜ ਸੰਗਤ ਵਿੱਚ ਇਸਤਰੀ ਪੁਰਸ਼ ਬੈਠੇ ਸਭ ਨੂੰ ਤੁਸੀਂ ਇਹ ਵਾਹਿਗੁਰੂ ਗੁਰਮੰਤਰ ਦਾ ਜਪਣ ਦਾ ਉਪਦੇਸ਼ ਦਿੱਤਾ। ਸਿਮਰਨ ਨਾਮ ਕਰ ਹੈ ਅੱਠ ਜਾਮ, ਇਸੇ ਦਾ ਨਾਮ ਦਾ ਅੱਠੇ ਪੈਰ ਸਿਮਰਨ ਕਰਨਾ, ਜਵਾਨ ਰਾਹੀ ਜਾਪ ਕਰਨਾ। ਪਦ ਅਬ ਰਾਮ ਦੇਤ ਸੁਖ ਧਾਮ, ਜਿਹੜਾ ਸੁਖਾਂ ਦਾ ਕਰ ਸਭ ਤੋਂ ਸੁੰਦਰ ਅਹੁਦਾ ਰੁਤਬਾ ਹੈ ਉਹ ਵਾਹਿਗੁਰੂ ਗੁਰੂ ਨਾਮ ਨਾਮ ਦੇਂਦਾ ਹੈ। ਸ੍ਰੀ ਮੁਖ ਤੇ ਇਸ ਅਰਥ ਯਥਾਰਥ, ਮਹਾਰਾਜ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹਦੇ ਜਿਹੜੇ ਯਥਾਰਥ ਅਰਥ ਅਸਲੀ ਅਰਥ ਆਪਣੇ ਮੁਖ ਤੋਂ, ਸੇਵਕ ਸੁਣ ਹੈ ਸੋ ਹੈ ਕਿਰਤਾਰਥ, ਮਹਾਰਾਜ ਆਪਦੇ ਸਿੱਖ ਸੇਵਕ ਸੁਣਨਗੇ ਸਫਲੇ ਹੋਣਗੇ ਤੇ ਆਪਣੇ ਮੁਖ ਤੋਂ ਵਾਹਿਗੁਰੂ ਮੰਤਰ ਦੇ ਅਰਥ ਸੁਣਾਓ ਜੀ। ਅੰਤ ਸਮੇਂ ਕੋ ਦਰਸ ਤੁਮਾਰਾ, ਮਹਾਰਾ ਆਪ ਜੀ ਦਾ ਅਖੀਲੇ ਸਮੇ ਦਾ ਹੁਣ ਦਰਸ਼ਨ ਦਾਰ ਹੈ। ਤਥਾ ਬਚਨ ਕੋ ਅਬ ਹੈ ਵਿਚਾਰਾ, ਇਸੇ ਤਰ੍ਹਾਂ ਹੁਣ ਜਿਹੜਾ ਕੋਈ ਬਚਨ ਹੈ ਉਹਦਾ ਬਚਨ ਹੈ ਉਹ ਵੀ ਅੰਤ ਦੇ ਸਮੇ ਦਾ ਹੀ ਵਿਚਾਰ ਹੈ ਵੀ ਅਖੀਲੇ ਸਮੇ ਦੇ ਆਪ ਦੇ ਵਿਚਾਰ ਹੋਣਗੇ, ਆਖਰਲੇ ਸਮੇ ਦੇ ਆਪ ਜੀ ਦੇ ਬਚਨ ਹੋਣਗੇ। ਮਹਾਰਾਜ ਸਾਨੂੰ ਕਿਰਪਾ ਕਰਕੇ ਸੁਣਾਓ ਜੀ। ਜਾਤ ਸਭਹਿਨ ਕੇ ਮਨ ਚਾਹੂ, ਜਿਸ ਕਰਕੇ ਮਹਾਰਾਜ ਜਿੰਨੇ ਅਸੀਂ ਇੱਥੇ ਬੈਠੇ ਹਾਂ ਸਾਰਿਆਂ ਦੇ ਮਨਾਂ ਵਿੱਚ ਇਹ ਚਾਹਨਾ ਹੈ। ਸੁਨਬੇ ਕਹੁ ਵਿਸਾਲ ਉਤਸ਼ਾਹੂ, ਵਾਹਿਗੁਰੂ ਗੁਰਮੰਤਰ ਦੇ ਅਰਥ ਸੁਣਨੇ, ਇਹਦਾ ਸੁਣਦਾ ਬੜਾ ਉਤਸ਼ਾਹ ਹੈ ਸਭ ਨੂੰ। ਕਿਰਪਾ ਕਰੋ ਸਭ ਪਰ ਸ੍ਰੀ ਗੁਰੂ ਜੀ, ਹੇ ਗੁਰੂ ਨਾਨਕ ਸਾਹਿਬ ਸਤਿਗੁਰੂ ਸਾਰਿਆਂ ਗੁਰਸਿੱਖਾਂ ਉੱਪਰ ਕਿਰਪਾ ਕਰੋ ਜੀ। ਪੂਰੋ ਸਰਬ ਲਾਲਸਾ ਉਰਜੀ, ਮਹਾਰਾਜ ਸਾਰਿਆਂ ਦੇ ਰਿਦਾਂ ਦੀ ਇਹ ਖਾਹਿਸ਼ ਹੈ ਉਹ ਪੂਰੀਆਂ ਕਰ ਦਿਓ ਜੀ। ਇਸ ਪ੍ਰਕਾਰ ਸੁਣ ਕੇ ਸ਼ੁਭ ਬਾਣੀ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਤੋਂ ਬੜੇ ਚੰਗੇ ਬਚਨਾਂ ਨੂੰ ਸੁਣ ਕੇ ਹਰ ਸਿੱਖਣ ਮਨ ਕੀ ਗਤ ਜਾਣੀ, ਬਾਕੀ ਜਿੰਨੇ ਸਿੱਖ ਸੇਵਕ ਉਹਨਾਂ ਦੇ ਮਨ ਦੀ ਵੀ ਹਾਲਤ ਜਾਣ ਲਈ ਵੀ ਇਹ ਵਾਹਿਗੁਰੂ ਗੁਰਮੰਤਰ ਦੇ ਸਾਰੇ ਹੀ ਇਸ ਸਿੱਖ ਸਾਥੋਂ ਅਰਥ ਸੁਣਿਆ ਚਾਹੁੰਦੇ ਹਨ। ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਜਿਵੇਂ ਅੰਮ੍ਰਿਤ ਮਹਾਨ ਮਿੱਠਾ ਹੁੰਦਾ, ਅੰਮ੍ਰਿਤ ਕਰਨ ਵਾਲਾ ਹੁੰਦਾ, ਅੰਮ੍ਰਿਤ ਦੇ ਸਮਾਨ ਮਹਾਰਾਜ ਦੀ ਬੜੀ ਸੁੰਦਰ ਜਿਹੜੀ ਕਿਸਾਂ ਦਾ ਘਰ ਬਾਣੀ ਹੈ। ਕਹਿ ਸ੍ਰੀ ਨਾਨਕ ਪਰਮ ਕਿਰਪਾਲਾ, ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਅੰਮ੍ਰਿਤਮਈ ਜਿਹੜੀ ਬਾਣੀ ਹੈ ਮੁੱਖੋਂ ਫਿਰ ਕਹਿਣ ਲੱਗੇ ਹੈ। ਆਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਉਹਦੇ ਅਰਥ ਕਰਕੇ ਆਪ ਜੀ ਸੁਣਾਉਣ ਲੱਗ ਪਏ, ਜਿਵੇਂ ਉਹ ਵਾਹਿਗੁਰੂ ਗੁਰਮੰਤਰ ਦੇ ਆਪ ਜੀ ਨੇ ਅੰਤ ਦੇ ਸਮੇਂ ਬਚਨ ਕਰਦੇ ਅਰਥ ਕਰਕੇ ਸੁਣਾਏ ਸੀ। ਕਵੀ ਸੰਤੋਖ ਸਿੰਘ ਜੀ ਨੇ ਆਪਣੇ ਢੰਗ ਨਾਲ ਉਹਨਾਂ ਨੂੰ ਛੰਦਾਬੰਦੀ ਵਿੱਚ ਬਿਆਨ ਕੀਤਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਸਮਾਂ ਉੱਪਰ ਹੀ ਜਾ ਰਿਹਾ, ਅੱਜ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਸੁਣ ਕੇ ਸ਼ੁਭ ਬਾਣੀ, ਅਰ ਸਿੱਖਣ ਮਨ ਕੀ ਗਤ ਜਾਣੀ, ਸਮ ਅੰਮ੍ਰਿਤ ਕੇ ਗਿਰਾ ਰਸਾਲਾ, ਕਹਿ ਸ੍ਰੀ ਨਾਨਕ ਪਰਮ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹੋਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਠਾਕੁਰ।